ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜਿੱਥੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਨ ਸੋਇ ਵਾਹਿਗੁਰੂ ਸਾਹਿਬ ਜੀਓ ਦੋਹਰਾ ਨਾਮ ਬਿਖੈ ਜਿਨ ਲਿਵ ਲਗੀ ਹਉ ਮੈਂ ਸਰਬ ਨਸਾਏ ਤਿਨ ਸੰਤਨ ਬੰਦੋ ਚਰਨ ਉਚਰੋਂ ਕਥਾ ਬਨਾਏ ਨਾਮ ਬਿਖੈ ਜਿਨ ਲਿਵ ਲਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਅਪਾਰੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਦੀਵਾਨ ਸਜ ਰਹੇ ਹੈ ਪ੍ਰਕਾਸ਼ ਸੇਵਾ ਤੋਂ ਉਪਰੰਤ ਗੁਰਬਾਣੀ ਦਾ ਪਾਠ ਜਾਪ ਅਤੇ ਕੁਝ ਸਮਾਂ ਕੀਰਤਨ ਹੋਇਆ ਹੈ। ਕੀਰਤਨ ਤੋਂ ਉਪਰੰਤ ਸਤਿਗੁਰੂ ਦੀ ਕਿਰਪਾ ਬਖਸ਼ਿਸ਼ ਦੁਆਰਾ ਆਪਾਂ ਗੁਰੂ ਕਾ ਇਤਿਹਾਸ ਪੜ੍ਹ ਸੁਣ ਕੇ ਲਾਹਾ ਲੈਂਦੇ ਹਾਂ। ਜੋ ਇਤਿਹਾਸ ਗੁਰੂ ਨਾਨਕ ਸਾਹਿਬ ਜੀ ਦਾ ਕਾਫੀ ਸਮੇਂ ਤੋਂ ਮੁੜ ਤੋਂ ਪ੍ਰਾਰੰਭ ਹੋਇਆ ਹੋਇਆ ਹੈ, ਲੜੀਵਾਰ ਰੂਪ ਵਿੱਚ ਉਸ ਵਿੱਚੋਂ ਪ੍ਰਸੰਗ ਸਰਵਣ ਕਰਦੇ ਹਾਂ। ਇਸ ਤਰ੍ਹਾਂ ਜਿਹੜਾ ਇਹ ਪ੍ਰਸੰਗ ਕੱਲ੍ਹ ਦੇ ਦੀਵਾਨ ਵਿੱਚ ਜਿਵੇਂ ਗੁਰੂ ਨਾਨਕ ਸਾਹਿਬ ਜੀ ਸਤਿਗੁਰੇ ਨਗਰ ਤੋਂ ਚੱਲਦੇ ਸ਼ਾਹੂਕਾਰ ਚੌਥੀ ਪਤਨੀ ਨੂੰ ਉਪਦੇਸ਼ ਦੇ ਕੇ ਨਿਹਾਲ ਕਰਦੇ ਸੁਖੀ ਕਰਦੇ ਦੀਪਾਲਪੁਰ ਵਿੱਚ ਚਲੇ ਗਏ ਸੀ। ਇੱਥੋਂ ਦੇ ਵੀ ਲੋਕ ਕੰਗਣਪੁਰ ਵਰਗੇ ਹੀ ਸਨ, ਜਿਵੇਂ ਮਹਾਰਾਜ ਨੂੰ ਉਹਨਾਂ ਨੇ ਵੀ ਬੈਠਣ ਦਿੱਤਾ ਸੀ ਅਤੇ ਮਹਾਰਾਜ ਨੇ ਕਿਹਾ ਇੱਥੇ ਹੀ ਵੱਸਦੇ ਰਹੋ। ਕੁਛ ਹੋਰ ਨਗਰ ਵਾਲਿਆਂ ਨੇ ਬੜੀ ਸੇਵਾ ਕੀਤੀ ਸੀ, ਮਹਾਰਾਜ ਕਹਿੰਦੇ ਵੀ ਤੁਸੀਂ ਉੱਜੜ ਕੇ ਵਸੋ। ਇਸ ਤਰ੍ਹਾਂ ਇਹ ਦੀਪਾਲਪੁਰ ਵਿੱਚ ਜਦੋਂ ਗਏ ਜਿੱਥੇ ਬੈਠਦੇ ਮਹਾਰਾਜ ਨੂੰ ਉਠਾ ਦਿੰਦੇ, ਸ਼ਹਿਰ ਤੋਂ ਬਾਹਰ ਆਏ। ਇਹ ਜੰਗਲ ਵਿੱਚ ਇੱਕ ਕੋਹੜੀ ਫਕੀਰ ਦੀ ਕੁੱਲੀ ਹੈ, ਉਹ ਬਹੁਤ ਕੋਹੜ ਦੇ ਦੁੱਖ ਕਰਕੇ ਦੁਖੀ ਹੈ। ਉਹਦਾ ਦੁੱਖ ਤੋੜ ਲਈ ਸਤਿਗੁਰੂ ਨੁਰੇ ਹੋ ਕੇ ਬੈਠ ਗਏ। ਦੇਖ ਕੇ ਕਹਿ ਲੱਗਿਆ ਕਿ ਮਹਾਰਾਜ ਮੇਰੇ ਨੇੜੇ ਤਾਂ ਮਨੁੱਖ ਨੇ ਤਾਂ ਕੀ ਪੰਛੀ ਵੀ ਨਹੀਂ ਆਉਂਦੇ, ਉਹ ਵੀ ਨਫ਼ਰਤ ਕਰਦੇ, ਮੇਰੇ ਕੋਈ ਚੰਗੇ ਭਾਗ ਜਾ ਕੇ ਜਿਸ ਕਰਕੇ ਆਪ ਆਏ ਹੋ ਤੁਹਾਨੂੰ ਜਿੰਨਾ ਚਿਰ ਮਹਾਰਾਜ ਦੇ ਦਰਸ਼ਨ ਕਰਦਾ ਰਿਹਾ ਉਨਾ ਚਿਰ ਉਹ ਕੋਹੜ ਦੇ ਰੁੱਖ ਉਹ ਦੁੱਖ ਤੋਂ ਇਹਨੂੰ ਰਾਹਤ ਮਿਲੀ। ਜਦੋਂ ਸੂਰਜ ਜਿਹਾ ਛਿਪ ਗਿਆ ਮਹਾਰਾਜ ਦਰਸ਼ਨ ਹੋਣੋਂ ਹਟੇ ਫਿਰ ਉਹ ਬਿਰਲਾਪ ਕਰਨ ਲੱਗ ਪਿਆ। ਅੱਧੀ ਰਾਤ ਤੱਕ ਰੋਡ ਦੇ ਨਾਲ ਦੁਖੀ ਹੋਇਆ ਬਿਰਲਾਪ ਕਰ ਰਿਹਾ। ਸਤਿਗੁਰੂ ਰਾਤ ਨੂੰ ਬਰਾਜੇ ਨਹੀਂ ਹੈ ਚੌਂਕੜਾ ਮਾਰ ਕੇ ਬੈਠੇ ਰਹੇ। ਜਦੋਂ ਅੱਧੀ ਰਾਤ ਤੋਂ ਅੱਗੇ ਸਮਾਂ ਲੰਘਿਆ ਹੈ ਫਿਰ ਮਹਾਰਾਜ ਕਹਿੰਦੇ ਮਰਦਾਨੇ ਰਬਾਬ ਜਾਂ ਬਾਣੀ ਆਈ ਹੈ। ਜਦੋਂ ਰਬਾਬ ਦੀ ਤਾਰ ਛੇੜੀ ਆਪ ਜੀ ਨੇ ਸ਼ਬਦ ਗਾਇਆ ਜੀਓ ਤਪਤ ਹੈ ਬਾਰੋ ਬਾਰ ਤਪ ਤਪ ਖਬੈ ਬਹੁਤ ਬੇਕਾਰ ਜੈ ਤਨ ਬਾਣੀ ਬਿਸਰ ਜਾਏ ਜੋ ਪੱਕਾ ਰੋਗੀ ਬਿਰਲਾਏ ਬਹੁਤਾ ਬੋਲਣ ਚੱਖਣ ਹੋਏ ਪਿਣ ਬੋਲੇ ਜਾਣੇ ਸਭ ਸੋਏ ਰਹਾਓ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੇਬਾ ਦਿੱਤੀ ਬੋਲੇ ਸਾਥ ਜਿਨ ਮਨ ਰੱਖਿਆ ਅਗਨੀ ਪਾਏ ਬਾਜਾ ਪਵਨ ਅੱਖ ਸਭ ਜਾਏ ਜੇਤਾ ਮੋਹ ਪ੍ਰੀ ਸਵਾਦ ਸਭਾ ਕਾਲਖ ਦਾਗਾ ਦਾਗ ਦਾਗ ਦੋਸ ਮੋਹ ਚਲਿਆ ਲਾਏ ਦਰਗਹ ਵੈਸਨ ਨਾਹੀ ਜਾਏ ਕਰਮ ਵੇਲਾ ਆਖਣ ਤੇਰਾ ਨਾਮ ਜਿਤ ਲਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬ ਦਾ ਤਾਰ। ਇਹ ਸ਼ਬਦ ਦੇ ਨਾਲ ਹੀ ਮਹਾਰਾਜ ਨੇ ਇਹਦਾ ਜਿਹੜਾ ਕੋਹੜ ਦਾ ਰੋਗ ਖਤਮ ਕਰ ਦਿੱਤਾ ਹੈ ਸੁਖੀ ਕਰ ਦਿੱਤਾ ਹੈ। ਫਿਰ ਚਰਨਾਂ ਦਾ ਅੰਮ੍ਰਿਤ ਦੇ ਕੇ ਇਹਨੂੰ ਸਿੱਖ ਸਜਾਇਆ ਹੈ। ਇਸ ਤਰ੍ਹਾਂ ਨਾਮ ਬਾਣੀ ਵਿੱਚ ਜੋੜ ਕੇ ਨਿਹਾਲ ਕਰ ਦਿੱਤਾ। ਜਦੋਂ ਦੁਪਾਲਪੁਰ ਦੇ ਲੋਕਾਂ ਨੂੰ ਪਤਾ ਲੱਗਿਆ ਉਹ ਵੀ ਫਿਰ ਤਰ੍ਹਾਂ ਤਰ੍ਹਾਂ ਦੀਆਂ ਵਸਤੂਆਂ ਲੈ ਕੇ ਮਹਾਰਾਜ ਕੋਲ ਪਹੁੰਚੇ ਅਤੇ ਮਾਫੀਆਂ ਮੰਗਣ ਵੱਲ ਲੱਗੇ। ਤਾਂ ਗੁਰੂ ਨਾਨਕ ਸਾਹਿਬ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਭਾਵੇਂ ਉਹਨਾਂ ਨੇ ਬੇਅਦਬੀ ਕੀਤੀ ਸੀ ਬੈਠਣ ਨਹੀਂ ਦਿੱਤਾ ਸੀ ਪਰ ਫਿਰ ਵੀ ਉਹਨਾਂ ਦੀ ਨਿਮਰਤਾ ਦੇਖ ਕੇ ਅੰਬੇਰ ਦੇ ਘਰ ਵਿੱਚ ਆਵੇ ਸਭ ਨੂੰ ਉਹ ਚਰਨਾਮ ਦੇ ਕੇ ਸਿੱਖੀ ਬਖਸ਼ੀ ਉਹਨਾਂ ਨੂੰ ਵੀ ਭਾਵ ਭਗਤੀ ਵਾਲੇ ਬਣਾਇਆ ਅਤੇ ਸਭ ਨੂੰ ਸਤਸੰਗਤ ਕਰਨੀ ਦੱਸੀ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਰਹਿਣਾ ਇਹ ਉਪਦੇਸ਼ ਸੁਣਾਇਆ। ਇਸ ਤਰ੍ਹਾਂ ਇਹ ਦੀਪਾਲਪੁਰ ਨੂੰ ਵਾਹਿਗੁਰੂ ਦੇ ਲੜ ਲਾ ਕੇ ਸਤਸੰਗਤ ਕਾਇਮ ਕਰਕੇ ਇਸ ਤੋਂ ਜਿਵੇਂ ਅੱਗੇ ਚੱਲੇ ਏਮਨਾਬਾਦ ਨੂੰ ਵੱਲ ਨੂੰ ਆਏ ਰਸਤੇ ਵਿੱਚ ਜਿਵੇਂ ਪਰਮੇਸ਼ੁਰ ਵਾਹਿਗੁਰੂ ਦੇ ਪਿਆਰੇ ਸਾਧੂ ਸੰਤ ਆਪ ਜੀ ਨੂੰ ਮਿਲੇ ਜਿਹੜੇ ਉਹ ਸਾਧੂਆਂ ਸੰਤਾਂ ਨਾਲ ਜਿਵੇਂ ਵਿਚਾਰ ਵਟਾਂਦਰਾ ਹੋਇਆ ਆਪ ਜੀ ਦਾ ਜਿਵੇਂ ਬਚਨ ਬਿਲਾਸ ਹੋਏ ਉਹ ਅੱਜ ਦੇ ਦੀਵਾਨ ਵਿੱਚ ਸਾਰਾ ਪ੍ਰਸੰਗ ਵਿਸਾਰ ਨਾਲ ਆ ਰਿਹਾ ਹੈ। ਆਪਾਂ ਆਪੋ ਆਪਣੇ ਮਨਾਂ ਨੂੰ ਮਹਾਰਾਜ ਦੇ ਚਰਨਾਂ ਨਾਲ ਜੋੜ ਕੇ ਆ ਰਿਹਾ ਇਤਿਹਾਸ ਰਾਹੀਂ ਅਗਲਾ ਜਿਹੜਾ ਪ੍ਰਸੰਗ ਹੈ ਬਹੁਤ ਹੀ ਸ਼ਰਧਾ ਤਥਾ ਕਗਰਤਾ ਨਾਲ ਸੁਣੀਏ ਜੀ। ਨਾਮ ਬਿਖੈ ਜਿਨ ਲਿਵ ਲੱਗੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹੈ ਸਰਤਾ ਜਨੋ ਜਿਨ੍ਹਾਂ ਸਾਧੂਆਂ ਸੰਤਾਂ ਦੀ ਅੱਠੇ ਪੈਰੀ ਨਾਮ ਦੇ ਵਿੱਚ ਮਨ ਦੀ ਲਿਵ ਬਿਰਤੀ ਲੱਗੀ ਰਹਿੰਦੀ ਜੁੜੀ ਰਹਿੰਦੀ ਹੈ। ਹਉਮੈ ਸਰਬ ਨਸਾਏ ਨਾਮ ਦੁਆਰਾ ਬਿਰਤੀ ਜੁੜੀ ਰਹਿਣ ਕਰਕੇ ਹਉਮੈ ਸਾਰੀ ਜਿਹੜੀ ਨਾਸ ਕਰ ਦਿੱਤੀ ਹੈ ਭਜਾ ਦਿੱਤੀ ਹੈ। ਹਉਮੈ ਨਾਵੈ ਨਾਲ ਵਿਰੋਧ ਹੈ ਦੋ ਇਹਨਾਂ ਵਸੈ ਇਕੱਠਾਏ ਜਿਵੇਂ ਜਿੱਥੇ ਦਿਨ ਹੋਵੇ ਉੱਥੇ ਰਾਤ ਨਹੀਂ ਨਾ ਰਹਿ ਸਕਦੀ ਹਨੇਰਾ ਨਹੀਂ ਰਹਿ ਸਕਦਾ ਹੈ। ਦਿਨ ਦੀ ਅਨਹੋਰ ਕਰਕੇ ਰਾਤ ਹੁੰਦੀ ਹਨੇਰਾ ਹੁੰਦਾ ਹੈ। ਇਸ ਕਰਕੇ ਜਿੱਥੇ ਨਾਮ ਨਾ ਹੋਵੇ ਉੱਥੇ ਹਉਮੈ ਆ ਜਾਂਦੀ ਹੈ ਜਿੱਥੇ ਨਾਮ ਆ ਜਾਵੇ ਉੱਥੇ ਹਉਮੈ ਭੱਜ ਜਾਂਦੀ ਹੈ। ਜਿਵੇਂ ਦਿਨ ਦੇ ਕਰਕੇ ਚਾਨਣ ਕਰਕੇ ਹਨੇਰਾ ਨਹੀਂ ਖੜਦਾ ਇਵੇਂ ਨਾਮ ਵਿੱਚ ਬਿਰਤੀ ਜੁਣਿਆ ਸਰੀਰ ਦੇ ਅੰਦਰ ਜਿਹੜੀ ਹਉਮੈ ਹੈ ਇਹ ਰਾਤ ਵਰਗੀ ਹੈ ਭੱਜ ਜਾਂਦੀ ਦੌੜ ਜਾਂਦੀ ਹੈ। ਜਿਨ੍ਹਾਂ ਨੇ ਕਹਿੰਦੇ ਜਿਨ੍ਹਾਂ ਦੀ ਨਾਮ ਬਿਰਤੀ ਨਾਮ ਵਿੱਚ ਬਿਰਤੀ ਲੱਗੀ ਰਹਿੰਦੀ ਲੱਗੀ ਕਹੋ ਬਿਰਤੀ ਲੱਗੀ ਕਹੋ ਇੱਕੋ ਹੀ ਗੱਲ ਹੈ। ਇਸ ਦੁਆਰਾ ਹੁਣ ਮੈਂ ਸਾਰੇ ਨੂੰ ਨਸਾ ਭਜਾ ਦਿੱਤਾ ਜਾਂ ਨਾਸ ਕਰ ਦਿੱਤਾ ਹੈ। ਤਿੰਨ ਸੰਤਨ ਬੰਦੋ ਚਰਨਾ, ਕਵੀ ਜੀ ਕਹਿੰਦੇ ਇਹੋ ਜਿਹੇ ਸਾਧੂ ਸੰਤਾਂ ਦੇ ਚਰਨਾਂ ਤੇ ਮੈਂ ਮੱਥਾ ਟੇਕਦਾ ਤੇ ਮੱਥਾ ਟੇਕ ਕੇ ਉਚਰੋਂ ਕਥਾ ਬਣਾਏ। ਨਾਨਕ ਸਾਹਿਬ ਦੀ ਜਿਹੜੀ ਰਹਿੰਦੀ ਬਾਕੀ ਕਥਾ ਹੈ ਉਹ ਚੰਗੀ ਤਰ੍ਹਾਂ ਬਣਾ ਸਵਾਰ ਕੇ ਸੋਹਣੇ ਢੰਗ ਨਾਲ ਮੈਂ ਉਚਾਰਦਾ ਹਾਂ। ਸ੍ਰੀ ਬਾਲਾ ਸੰਦੁਰ ਵਾਚ ਚੌਪਈ ਕਹਿ ਬਾਲਾ ਸ੍ਰੀ ਅੰਗਦ ਸੁਣੀਏ। ਬਾਲਾ ਜੀ ਕਹਿੰਦੇ ਹੇ ਅੰਗਦ ਸਾਹਿਬ ਜੀ, ਜੋ ਗੁਰੂ ਨਾਨਕ ਸਾਹਿਬ ਦੀ ਸੋਹਣੀ ਕਥਾ ਗਲੀ ਉਹ ਵੀ ਸੁਣ ਲਈਏ। ਰੁਚਰ ਕਥਾ ਗੁਣ ਗਨ ਯੁਤ ਗੁਣੀਏ। ਗੁਰੂ ਨਾਨਕ ਸਾਹਿਬ ਦੀ ਕਥਾ ਬਹੁਤ ਕਹਿੰਦੇ ਰੁਚਰ ਕੀ ਸੁੰਦਰ ਹੈ, ਸਮੂਹ ਗੁਣਾਂ ਦੇ ਸਹਿਤ ਹੈ, ਉਹ ਆਪ ਜੀ ਗੁਣੀਏ ਕੀ ਵਿਚਾਰ ਲਈਏ। ਮਾਰਗ ਚੱਲੇ ਜਾਹ ਗਤ ਦਾਈ, ਗੁਰੂ ਅੰਗਦ ਸਾਹਿਬ ਜੀ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਉਹ ਜੋ ਦੀਪਾਲਪੁਰ ਦਾ ਕੋਹੜੀ ਫਕੀਰਾਂ ਨੂੰ ਸੁਖੀ ਕਰਕੇ ਅੱਗੇ ਰਸਤੇ ਵਿੱਚ ਮੁਕਤੀ ਦਾਤਾ ਚਲੇ ਜਾਂਦੇ ਸਨ। ਗੋਬਿੰਦ ਲੋਕ ਮਿਲੇ ਕੱਛ ਆਏ, ਰਸਤੇ ਵਿੱਚ ਜਾਂਦਿਆਂ ਜਾਂਦਿਆਂ ਕੁਝ ਨਾ ਕੁਝ ਜਿਹੜੇ ਗੋਬਿੰਦ ਲੋਕ ਹੈ ਯਾਨੀ ਸੰਤ ਲੋਕ ਸਾਧੂ ਲੋਕ ਹੋਆ ਮਿਲੇ ਜੁਲੇ ਹਨ। ਸਭ ਨ ਪਦਨ ਪਰ ਬੰਧਨ ਠਾਨੇ, ਸਾਰਿਆਂ ਸਾਧੂਆਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਦੇਖ ਕੇ ਵਾਰ ਵਾਰ ਚਰਨਾਂ ਤੇ ਨਮਸਕਾਰ ਕੀਤੀ। ਬੈਠ ਗਏ ਉਚਰੀ ਮੁਖ ਬਾਨੀ, ਮੱਥਾ ਟੇਕ ਕੇ ਉੱਥੇ ਚੌਂਕੜੇ ਵਾਰ ਕੇ ਬੈਠ ਕੇ ਸਾਧੂ ਸੰਤ ਤਿਉਂ ਮੁਖੋਂ ਬਚਨ ਬਾਣੀ ਕਿਹਾ ਸਤਿਗੁਰਾਂ ਨੂੰ। ਰਾਵਰ ਸੁਜਾਸ ਸੁਣਾ ਸਭ ਥਾਏ, ਗੁਰੂ ਨਾਨਕ ਸਾਹਿਬ ਮਹਾਰਾਜ ਜਿੱਥੇ ਕਿੱਥੇ ਵੀ ਅਸੀਂ ਗਏ ਹਾਂ ਆਪ ਜੀ ਦਾ ਸ੍ਰੇਸ਼ਟ ਜਸ ਸਭ ਥਾਵਾਂ ਵਿੱਚ ਸੁਣਿਆ ਹੈ। ਕੀਰਤ ਪਸਰ ਰਹੀ ਅਧਕਾਈ, ਹਰ ਪਾਸੇ ਆਪ ਜੀ ਦੀ ਮਾਰਾ ਮਹਿਮਾ ਵਡਿਆਈ ਬਹੁਤ ਹੀ ਫੈਲ ਰਹੀ ਹੈ। ਚਹਿਤ ਮਿਲਾਪ ਬਿਤਿਓ ਕਿਤ ਕਾਲਾ, ਮਹਾਰਾਜ ਵੀ ਅਸੀਂ ਚਾਹੁੰਦੇ ਸੀ ਵੀ ਗੁਰੂ ਨਾਨਕ ਸਾਹਿਬ ਨਾਲ ਮਿਲਾਪ ਕਰੀਏ, ਉਹਨਾਂ ਨਾਲ ਬਚਨ ਵਿਲਾਸ ਕਰੀਏ। ਮਿਲਾਪ ਚਾਹੁੰਦਿਆਂ ਚਾਹੁੰਦਿਆਂ ਕਾਫੀ ਸਮਾਂ ਮਾਰਾ ਲੰਘ ਗਿਆ ਸਾਡਾ। ਅਕਸ ਮਾਤਰ ਅਬ ਮਿਲੇ ਕਿਰਪਾਲਾ, ਜੈਲੋ ਕਿਰਪਾਲੋ ਅੱਜ ਮਾਰਾ ਤੁਸੀਂ ਅਕਸ਼ ਮਾਤਰ ਅਚਾਨਕ ਹੀ ਅਚਨਚੇਤ ਹੀ ਮਿਲ ਜੁਲ ਗਏ ਹੋ। ਕਰਨ ਸੰਭਾਖਣ ਰਾਵਰ ਸਾਥਾ, ਗੁਰੂ ਨਾਨਕ ਸਾਹਿਬ ਆਪ ਜੀ ਦੇ ਨਾਲ ਜਿਹੜੇ ਕੋਈ ਉਹ ਬਚਨ ਬਿਲਾਸ ਹੈ, ਪੂਜਨ ਚਾਹੇ ਪ੍ਰਭੂ ਕੀ ਗਾਥਾ, ਬਚਨ ਬਿਲਾਸ ਕਰਕੇ ਜਾਂ ਸਵਾਲ ਜਵਾਬ ਕਰਕੇ ਪਰਮੇਸ਼ਰ ਸੰਬੰਧੀ ਮਹਾਰਾਜ ਸੀ ਆਪ ਜੀ ਤੋਂ ਗੱਲਬਾਤ ਪੁੱਛਿਆ ਚਾਹੁੰਦੇ ਹਾਂ। ਜੇ ਆਇਸ ਤੁਮ ਦੇਹੋ ਗੁਸਾਈ, ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਆਪ ਸਾਨੂੰ ਆਗਿਆ ਇਜਾਜ਼ਤ ਦੇ ਦੇਵੋ। ਕਰ ਹੈ ਆਪਣੋ ਪ੍ਰਸ਼ਨ ਬਣਾਈ, ਮਾਰਾ ਬਣਾ ਸਵਾਲ ਕੇ ਆਪ ਜੀ ਅੱਗੇ ਅਸੀਂ ਪ੍ਰਸ਼ਨ ਕਰਾਂਗੇ। ਸੁਣ ਕਰ ਸ੍ਰੀ ਗੁਰ ਗਿਰਾ ਉਚਾਰੀ, ਸਾਧੂ ਸੰਤਾਂ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਬਾਣੀ ਕਿਹਾ, ਤੁਮ ਬੂਝਨ ਪਰ ਹਾਂ ਬਲਿਹਾਰੀ, ਇਹ ਸਾਧੂ ਤੁਹਾਡੇ ਪੁੱਛਣ ਉੱਪਰ ਤਾਂ ਅਸੀਂ ਸਦਕੇ ਜਾਣੇ ਬਲਹਾਰੇ ਜਾਣੇ ਹਾਂ। ਜਾਂ ਤੇ ਭਇਓ ਪ੍ਰੇਮ ਅਬਰਾਮੋ, ਤੁਸੀਂ ਪਰਮੇਸ਼ਰ ਸੰਬੰਧੀ ਪੁੱਛਣਾ ਚਾਹੁੰਦੇ ਹੋ, ਜਿਸ ਕਰਕੇ ਵੀ ਸਾਡਾ ਤਾਂ ਤੁਹਾਡੇ ਨਾਲ ਬੜਾ ਸੋਹਣਾ ਪ੍ਰੇਮ ਪਿਆਰ ਹੋਇਆ ਆ। ਹਰ ਚਰਚਾ ਭਗਤਨ ਕੋ ਕਾਮੋ, ਕਿਉਂਕਿ ਵਾਹਿਗੁਰੂ ਦੀ ਗਿਆਨ ਚਰਚਾ ਕਰਨੀ ਇਹ ਭਗਤਾਂ ਦਾ ਤਾਂ ਭਗਤੀ ਕਰਨ ਵਾਲਿਆਂ ਦਾ ਖਾਸ ਹੀ ਕੰਮ ਹੁੰਦਾ ਹੈ। ਇਸ ਬਿਧ ਸਫਲੀ ਘੜੀ ਬਿਹਾਵੇ ਹੈ, ਸਾਧੂ ਸੰਤੋ ਵਾਹਿਗੁਰੂ ਦੀ ਗਿਆਨ ਚਰਚਾ ਕਰਦਿਆਂ ਇਸ ਤਰ੍ਹਾਂ ਜਿਹੜੀ ਘੜੀ ਹੈ ਬੜੀ ਚੰਗੀ ਬੀਤੇਗੀ। ਗਿਆਨ ਕਥਾ ਕੋ ਸੁਣ ਹੈ ਸੁਣਾਵੇ ਹੈ, ਨਾਲ ਮਿਲ ਕੇ ਪਰਮੇਸ਼ਰ ਦੀਆਂ ਦੀਆਂ ਜਿਹੜੀਆਂ ਕਥਾ ਸੁਣਾਂਗੇ ਤੇ ਸੁਣਾਵਾਂਗੇ ਵੀ ਅਸੀਂ। ਦੋਹਰਾ ਸੰਤ ਕਹੇ ਕਰਤਾਰ ਜੋ, ਉਸ ਵੇਲੇ ਜਿਹੜੇ ਸੰਤ ਹੈ ਨਾ ਉਹ ਕਹਿਣ ਲੱਗੇ ਮਹਾਰਾਜ ਜੋ ਪਰਮੇਸ਼ਰ ਵਾਹਿਗੁਰੂ ਸੰਸਾਰ ਦਾ ਕਰਤਾਰ ਹੈ, ਸ੍ਰਿਸ਼ਟੀ ਦਾ ਕਰਤਾ ਹੈ, ਕੈਸੇ ਤਾਹੇ ਬਣਾਏ, ਉਹਦੀ ਬਣਤਰ ਕਿਹੋ ਜਿਹੀ ਹੈ, ਭਾਵ ਕਿਸ ਤਰ੍ਹਾਂ ਦਾ, ਉਹ ਉਹਦਾ ਢੰਗ ਤਰੀਕਾ ਕਿਹੋ ਜਿਹਾ ਬਣਿਆ ਠਣਿਆ ਹੋਇਆ ਹੈ, ਰੂਪ ਰੰਗ ਜਸ ਚਿਹਨ ਹੈ, ਇਸ ਤਰ੍ਹਾਂ ਦਾ ਉਹ ਕਰਤਾਰ ਦਾ ਰੂਪ ਕੀ ਆਕਾਰ ਹੈ, ਰੰਗ ਉਹਦਾ ਗੋਰਾ ਕਾਲਾ ਕੇ ਸ਼ਾਮ ਹੈ, ਜਿਸ ਤਰ੍ਹਾਂ ਦੇ ਉਹਦੇ ਚੈਨ ਕੱਕਰ ਹਨ, ਸੋ ਤੁਮ ਦੇ ਹੋ ਸੁਣਾਏ, ਹਮਾਰਾ ਪਰਮੇਸ਼ਰ ਦਾ ਰੂਪ ਰੰਗ ਵੀ ਚੈਨ ਚੱਕਰ ਵੀ ਸਾਨੂੰ ਸਾਰਾ ਖੋਲ ਕੇ ਸੁਣਾ ਦੇਵੋ। ਚੌਪਈ ਸਭ ਪਰਮਾਨ ਬਤਾਵੋ ਤੇਹ ਕੋ, ਫਿਰ ਮਾਰਾ ਉਹ ਪਰਮੇਸ਼ਰ ਦਾ ਜਿਹੜਾ ਪ੍ਰਮਾਣ ਹੈ ਅੰਦਾਜ਼ਾ ਉਹਦੀ ਮਿਣਤੀ ਵੀ ਕਿੰਨਾ ਕੁ ਵੱਡਾ ਮਹਾਨ ਹੈ, ਵੀ ਸਾਨੂੰ ਸੁਣਾਓ ਦੱਸੋ। ਸੁਰ ਨਰ ਖੋਜਤ ਫਿਰ ਹੀ ਜਿਹ ਕੋ, ਜਿਸ ਪਰਮੇਸ਼ਰ ਦੇ ਤਾਂ ਹੀ ਦੇਵਤੇ ਵੀ ਮਨੁੱਖ ਵੀ ਮਾਰਾ ਖੋਜਦੇ ਢੂੰਡਦੇ ਫਿਰਦੇ, ਕਿਸ ਪ੍ਰਕਾਰ ਸੋ ਉਤਪਤ ਭਇਓ। ਬਾਕੀ ਮਾਰਾ ਜਿਹੜਾ ਏਡਾ ਵੱਡਾ ਪਰਮੇਸ਼ਰ ਹੈ ਨਾ, ਉਹ ਕਿਸ ਤਰ੍ਹਾਂ ਕਹਿੰਦੇ ਪੈਦਾ ਹੋਇਆ ਹੈ, ਕਦੋਂ ਆਪ ਹੀ ਤੇ ਬਣ ਗਇਓ। ਪਰਮੇਸ਼ਰ ਆਪਣੇ ਆਪ ਤੋਂ ਆਪ ਹੀ ਬੰਠਣ ਗਿਆ, ਆਪ ਹੀ ਪੈਦਾ ਹੋ ਗਿਆ। ਤੁਮ ਹੋ ਮਿਲੇ ਭੇਵ ਸਭ ਜਨ, ਇਹ ਮਾਰਾ ਪਰਮੇਸ਼ਰ ਦੇ ਪਿਆਰੇ ਹੋ ਮਿਲੇ ਹੋ ਤੇ ਸਾਰਾ ਪਰਮੇਸ਼ਰ ਦਾ ਭੇਤ ਜਾਣਦੇ, ਪਰਾ ਉਰਾਲਾ ਖਲੀਅਤ ਪਛਾਣਨਾ ਹੋ। ਇਸ ਤਰ੍ਹਾਂ ਤੁਸੀਂ ਪਰਮੇਸ਼ਰ ਦਾ ਪਰਲਾ ਪਾਸਾ ਵੀ ਜਾਣ ਲਿਆ ਹੋਇਆ ਤੇ ਉਰਲਾ ਪਾਸਾ ਵੀ ਜਾਣ ਲਿਆ ਹੋਇਆ, ਇਹ ਅਸੀਂ ਚੰਗੀ ਤਰ੍ਹਾਂ ਮਾਰਾ ਪਛਾਣਦੇ ਸਮਝਦੇ ਜਾਣਦੇ ਹਾਂ। ਸੁਣ ਗੁਣ ਖਾਣੀ ਉਚਰੀ ਬਾਣੀ, ਉਹ ਸਾਧੂਆਂ ਤੋਂ ਸੁਣ ਕੇ ਗੁਣਾਂ ਦੇ ਖਾਣ ਸਤਿਗੁਰੂ ਨੇ ਉਹ ਬਚਨ ਬਾਣੀ ਕਿਹਾ ਹੈ। ਆਹੋ ਸੰਤ ਤੇ ਅੰਤ ਨ ਜਾਣੀ, ਇਹ ਪਰਮੇਸ਼ਰ ਦੇ ਪਿਆਰਿਓ ਸੰਤ, ਉਸ ਪਰਮੇਸ਼ਰ ਦਾ ਅੰਤ ਨੀ ਜਾਣਿਆ ਜਾਂਦਾ ਹੈ। ਕਹਿਣ ਬੇਅੰਤ ਅੰਤ ਇਹ ਆਹੀ, ਪਰਮੇਸ਼ਰ ਨੂੰ ਬੇਅੰਤ ਬੇਅੰਤ ਕਹਿਣਾ ਅੰਤ, ਅੰਤਨ ਸਿਵਤੀ ਕਹਿਣ ਨਾ ਅੰਤ, ਅੰਤਨ ਕਰਨਾ ਦੇਣ ਨਾ ਅੰਤ, ਅੰਤਨ ਵੇਖਣ ਸੁਣਨਾ ਅੰਤ, ਇਸ ਤਰ੍ਹਾਂ ਜਿਹੜਾ ਬੇਅੰਤ ਬੇਅੰਤ ਕਹਿਣਾ ਹੀ ਪਰਮੇਸ਼ਰ ਦਾ ਬਸ ਅੰਤ ਹੈਗਾ ਹੈ। ਔਰ ਨ ਤੇਹ ਕੋ ਜਾਣਿਓ ਜਾਹੀ, ਵੀ ਪਰਮੇਸ਼ਰ ਦਾ ਕਿਸੇ ਪੱਖ ਤੋਂ ਵੀ ਅੰਤ ਜਾਣਿਆ ਨਹੀਂ ਜਾਂਦਾ ਹੈ। ਦਵਾਦਸ਼ ਮਾਸ ਬਰਖ ਹੈ ਜੋਈ, ਬਾਕੀ ਲਾ ਥੋੜਾ ਜਿਹਾ ਵਿਸਥਾਰ ਨਾਲ ਤੁਹਾਨੂੰ ਦੱਸ ਦਿੰਦੇ ਹੈ, ਜਿਹੜੇ ਦਵਾਦਸ਼ ਬਰਸ, ਦਵਾਦਸ਼ ਮਾਸ ਬਰਖ ਹੈ ਜੋਈ, ਸਾਡੇ ਮਾਤ ਲੋਕ ਦੇ ਜਿਹੜੇ ਕੋਈ ਬਾਰਾਂ ਮਹੀਨੇ ਹਨ। ਨਿਸ ਦਿਨ ਏਕ ਸੁਰਨ ਕੋ ਸੋਈ, ਕਹਿੰਦੇ ਜਦੋਂ ਬਾਰਾਂ ਮਹੀਨਾ ਦਾ ਇੱਕ ਸਾਲ ਹੋ ਜਾਂਦਾ ਹੈ ਸਾਡਾ ਮਾਤ ਲੋਕ ਦਾ, ਉਧਰ ਕਹਿੰਦੇ ਜਿਹੜਾ ਦੇਵਤੇ ਹੈ ਨਾ ਸੁਰਗ ਵਿੱਚ ਰਹਿਣ ਵਾਲੇ, ਉਹਨਾਂ ਦਾ ਸਿਰਫ ਕਹਿੰਦੇ ਇੱਕ ਦਿਨ ਤੇ ਇੱਕ ਰਾਤ ਦੀ ਬਣਦੀ ਹੈ। ਦੁਆਸ ਹੰਸਰ ਯੁਗ ਸੁਰ ਕੋ ਹੋਏ, ਇਸੇ ਤਰ੍ਹਾਂ ਜਿਹੜੇ ਕੁਲ ਦੇਵਤੇ ਉਹਨਾਂ ਦਾ ਦੋ ਜਦੋਂ 2000 ਵਰਾ ਯੁਗ ਦਾ ਹੋ ਜਾਵੇ। ਬ੍ਰਹਮੇ ਕੋ ਨਿਸ ਦਿਨ ਹੈ ਸੋਏ, ਵੀ ਜਿਹੜਾ ਬ੍ਰਹਮ ਹੈ ਜਿਸਨੇ ਆ ਦੇਵਤਿਆਂ ਨੂੰ ਮਨੁੱਖਾਂ ਨੂੰ ਪੈਦਾ ਕੀਤਾ ਹੈ, ਕਹਿੰਦੇ ਉਹਦਾ ਦਿਨ ਤੇ ਰਾਤ ਬਣ ਜਾਂਦਾ ਹੈ। ਅਸਲ ਇਸ ਦਿਨ ਕੇ ਸੰਮਤ ਸਤ ਹੈ, ਇਸ ਤਰ੍ਹਾਂ ਕਹਿੰਦੇ ਜਿਹੜੇ ਬ੍ਰਹਮਾ ਦੇ ਦਿਨ ਤੇ ਰਾਤ ਤੇ ਸਾਲ ਇਹ 100 ਬਣ ਜਾਵੇ, ਸੋ ਬ੍ਰਹਮੇ ਕੀ ਬੈਸ ਗਿਣਤ ਹੈ, ਇਸ ਤਰ੍ਹਾਂ ਕਹਿੰਦੇ ਬ੍ਰਹਮਾ ਦੀ ਜਿਹੜੀ ਉਮਰ ਹੈ ਉਹਦੀ ਗਿਣਤੀ ਮਿਣਤੀ ਹੈ। ਆਹ ਬਿਸ਼ਨ ਕੋ ਨਿਸ ਦਿਨ ਸੋਈ, ਇਸ ਤਰ੍ਹਾਂ ਜਦੋਂ ਬ੍ਰਹਮੇ ਦਾ ਇਹ 100 ਸਾਲ ਹੋ ਜਾਂਦਾ ਹੈ, ਫਿਰ ਇੱਧਰ ਕਹਿੰਦੇ ਵਿਸ਼ਨੂੰ ਦਾ ਜਿਹੜਾ ਉਹ ਇੱਕ ਦਿਨ ਤੇ ਇੱਕ ਰਾਤ ਹੀ ਹੁੰਦਾ ਹੈ। ਵਰਖ ਸਹਿਸ ਅਸ ਜਬ ਤੇ ਸੋਈ, ਵਿਸ਼ਨੂੰ ਦਾ ਜਦੋਂ ਕਹਿੰਦੇ 100 ਸਾਲ ਪੂਰਾ ਹੋ ਜਾਂਦਾ ਹੈ, ਤਬ ਤਨ ਤਜਨਹ ਵਿਸ਼ਨ ਪ੍ਰਮਾਨ ਹੋ, ਵੀ ਤੁਸੀਂ ਕਹਿੰਦੇ ਮੰਨ ਲਓ ਚੰਗੀ ਤਰ੍ਹਾਂ ਵਿਸ਼ਨੂੰ ਜੀ ਕਹਿੰਦੇ ਆਪਣਾ ਸਰੀਰ ਤਿਆਗ ਜਾਂਦੇ ਹੈ। ਇੱਕ ਦਿਵਸ ਸ਼ਿਵ ਕੋ ਸੋ ਪਛਾਣ ਹੋ, ਜਦੋਂ ਕਹਿੰਦੇ ਵਿਸ਼ਨੂੰ ਜੀ 100 ਸਾਲ ਕਰਕੇ ਉਮਰ ਪੂਰੀ ਕਰਕੇ ਚਲੇ ਜਾਂਦੇ ਆ, ਫਿਰ ਕਹਿੰਦੇ ਜਿਹੜਾ ਸ਼ਿਵਜੀ ਹੈ ਉਹਦਾ ਇੱਕ ਦਿਨ ਹੀ ਅਜੇ ਹੁੰਦਾ ਹੈ ਬਣਦਾ। ਐਸੇ ਹੋਏ ਬਰਖ ਸਤ ਜਬ ਹੀ, ਇਸ ਤਰ੍ਹਾਂ ਕਹਿੰਦੇ ਜਦੋਂ ਸ਼ਿਵਜੀ ਦਾ 100 ਸਾਲ ਹੋ ਜਾਂਦਾ, ਤਿਨ ਕੋ ਛੋਰ ਦੇਹ ਸ਼ਿਵ ਤਬ ਹੀ, ਸ਼ਿਵਜੀ ਵੀ ਆਪਣਾ ਜਿਹੜਾ ਸਰੀਰ ਹੈ ਕਹਿੰਦੇ ਤਿਆਗ ਦਿੰਦਾ ਹੈ। ਚਿਤਨੋ ਕਾਲ ਬੀਤਿਓ ਜੋਈ, ਇਹ ਵੀ ਸੰਤ ਲੋਕੋ ਇੰਨਾ ਕੁ ਜਿਹੜਾ ਸਮਾਂ ਜਦੋਂ ਬੀਤ ਗਿਆ ਲੰਘ ਗਿਆ। ਇੱਕ ਨਿਮਖ ਮਾਇਆ ਕੀ ਸੋਈ, ਜਿਹੜੀ ਪਰਮੇਸ਼ਰ ਦੀ ਮਾਇਆ ਕਹਿੰਦੇ ਉਹਦਾ ਇੱਕ ਨਿਮਖ ਹੀ ਹੁੰਦਾ ਹੈ, ਖੋਲਣ ਵੇਚਣ ਚ ਨਹੀਂ ਸਮਾਂ ਬਣਦਾ। ਤਿਸ ਮਾਇਆ ਕੋ ਨਾਹੀ ਅੰਤਾ, ਪਰਮੇਸ਼ਰ ਦੀ ਜਿਹੜੀ ਮਾਇਆ ਹੈ ਕਹਿੰਦੇ ਉਹਦਾ ਹੀ ਨੀ ਜਦੋਂ ਅੰਤ ਹੈਗਾ ਹੈ। ਤਿਹ ਪਤ ਕੋ ਕਹਿ ਬਿਰ ਤੰਤਾ, ਉਹ ਜਿਹੜਾ ਮਾਇਆ ਦਾ ਮਾਲਿਕ ਹੈ ਉਹਦਾ ਵੀ ਪ੍ਰਤਾਂਤ, ਉਹਦਾ ਵੀ ਕਿੰਨਾ ਕੁ ਅੰਤ ਹੈ, ਕਿੰਨਾ ਕੁ ਕਿੰਨੇ ਕੁ ਵੱਡੀ ਉਮਰ ਵਾਲਾ ਹੈ, ਉਹ ਪ੍ਰਸੰਗ ਭਲਾ ਕਿਵੇਂ ਕੋਈ ਕਹੇ। ਅਸ ਕਹਿ ਸ੍ਰੀ ਗੁਰ ਪਰਮ ਉਦਾਰਾ, ਇਸ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਕਹਿ ਕੇ ਜੋ ਮਹਾਨ ਉਦਾਰ ਸਖੀ ਦਾਤੇ ਬਹੁਤ ਹੀ ਉਦਾਰਾ ਸ੍ਰੇਸ਼ਟ ਹਨ। ਸ਼ਬਦ ਗੁਜਰੀ ਬਿਖੈ ਉਚਾਰਾ, ਗੁਜਰੀ ਰਾਗਨੀ ਦੇ ਵਿੱਚ ਸ਼ਬਦ ਉਚਾਰਨ ਕੀਤਾ ਤੇ ਸੁਣਾਇਆ ਸਾਧੂਆਂ ਨੂੰ। ਗੁਜਰੀ ਮਹੱਲਾ ਪਹਿਲਾ, ਨਾਭ ਕਮਲ ਤੇ ਬ੍ਰਹਮਾ ਉਪਜੇ। ਕਹਿੰਦੇ ਵੀ ਸੰਤ ਲੋਕੋ, ਜਿਹੜਾ ਉਹ ਮਹਾਂਵਿਸ਼ਨੂੰ ਅਕਾਲ ਪੁਰਖ ਵਾਹਿਗੁਰੂ ਹੈ, ਉਹਦੀ ਜਿਹੜੀ ਨਾਭੀ ਕੀ ਧੁਨੀ ਹੈ, ਉਹ ਤੋਂ ਕਮਲ ਪੈਦਾ ਹੁੰਦਾ ਹੈ ਤੇ ਉਹ ਕਮਲ ਤੋਂ ਅੱਗੇ ਬ੍ਰਹਮਾ ਜੀ ਪੈਦਾ ਹੋ ਜਾਂਦੇ, ਉਤਪਤ ਹੋ ਜਾਂਦੇ ਹਨ। ਵੇਦ ਪੜ੍ਹੈ ਮੁਖ ਕੰਠ ਸਵਾਰ, ਬ੍ਰਹਮਾ ਜੀ ਕਹਿੰਦੇ ਆਪਣੇ ਮੁਖ ਨੂੰ ਐਂ ਸਵਾਰ ਸਵਾਰ ਕੇ ਕੰਠੋਂ ਹੀ ਜਾਂ ਮੁਖ ਵਿੱਚੋਂ ਗਲੇ ਨੂੰ ਸਵਾਰ, ਕੰਠ ਨੂੰ ਸਵਾਰ ਸਵਾਰ ਕੇ ਚਾਰ ਵੇਦਾਂ ਨੂੰ ਪੜ੍ਹਦੇ ਹਨ। ਤਾਕੋ ਅੰਤ ਨ ਜਾਈ ਲਖਣਾ, ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਤੇ ਇਸੇ ਤਰ੍ਹਾਂ ਜਿੱਥੋਂ ਬ੍ਰਹਮ ਪੈਦਾ ਹੋਇਆ ਹੈ ਉਹ ਕਮਲ ਤੋਂ, ਉਹਦਾ ਅੰਤ ਨਹੀਂ ਕਹਿੰਦੇ ਲਿਖਣਾ ਗਿਆ ਹੈ, ਬ੍ਰਹਮਾ ਤੋਂ ਉਸਦਾ ਅੰਤ ਨਹੀਂ ਜਾਣਿਆ ਗਿਆ। ਆਵਤ ਜਾਤ ਰਹਿ ਗੁਬਾਰ, ਜਿਹੜਾ ਬ੍ਰਹਮ ਹੈ ਕਹਿੰਦੇ ਉਹ ਕਬਲ ਦੀ ਨਾੜੀ ਵਿੱਚ ਹੀ ਜਿੱਥੇ ਗੁੱਪ ਹਨੇਰਾ ਉੱਥੇ ਆਉਂਦਾ ਜਾਂਦਾ ਰਿਹਾ, ਉਹ ਕਹਿੰਦੇ 18 ਯੁਗ ਥਾਂ ਨੂੰ ਘੁੱਕਦਾ ਰਿਹਾ ਜਾਂਦਾ ਰਿਹਾ, 18 ਯੁਗ ਉਸਨੂੰ ਉੱਪਰ ਆਉਣ ਲੱਗੇ ਹੋ, 36 ਵਰੇ ਤੱਕ 36,000 ਵਰਾ ਐਂ ਖਿਰਦਾ ਰਿਹਾ। ਪ੍ਰੀਤਮ ਕਿਉਂ ਬਿਸਰੈ ਹੈ ਮੇਰੇ ਪ੍ਰਾਣ ਆਧਾਰ, ਇਸ ਕਰਕੇ ਵੀ ਜਿਹੜੇ ਸਾਡੇ ਪ੍ਰੀਤਮ ਵਾਹਿਗੁਰੂ ਹੈ ਸਾਡੇ ਪ੍ਰਾਣਾਂ ਦੇ ਆਸਰੇ ਹੈ, ਉਹ ਕਿਉਂ ਵੀ ਭੁੱਲਣ ਨਹੀਂ ਭੁੱਲਣੇ ਚਾਹੀਦੇ। ਜਾ ਕੀ ਭਗਤ ਕਰਹਿ ਜਨ ਪੂਰੇ, ਸੰਤ ਜਿਸ ਵਾਹਿਗੁਰੂ ਦੀ ਜਿਹੜੀ ਭਗਤੀ ਹੈ, ਜਿਹੜੇ ਪੂਰੇ ਜਨ ਹਨ, ਪੂਰੇ ਦਾਸ ਹੈ, ਮਨਬਾਣੀ ਸ਼ਰੀਰ ਕਰਕੇ ਦਾਸ ਬਣੇ ਗਏ, ਉਹ ਭਗਤੀ ਕਰਦੇ। ਮੁਨ ਜਨ ਸੇਵਹਿ ਗੁਰ ਵਿਚਾਰ, ਉਹਦੀ ਵਿਚਾਰ ਦੁਆਰਾ ਹੋਰ ਜਿਹੜੇ ਮੁਨੀ ਜਨ ਉਹ ਵੀ ਉਹਦੀ ਸੇਵਾ ਭਗਤੀ ਕਰਦੇ ਹਨ। ਰਹਾਉ ਦੋਹਰਾ ਸ੍ਰੀ ਨਾਰਾਇਣ ਨਾਭ ਤੇ, ਇਹ ਸੰਤੋ ਲੈ ਤੁਹਾਨੂੰ ਇਸ ਜਿਹੜਾ ਸ਼ਬਦ ਹੈ ਪੌੜੀਏ ਦੇ ਅਰਥ ਕਰਕੇ ਵੀ ਸੁਣਾ ਦਿੰਦੇ ਹਾਂ। ਜੋ ਸੋਭਾ ਵਾਲਾ ਨਰਾ ਨਰਾ ਵਿੱਚ ਆਇਆ ਨਾ ਪਰਮੇਸ਼ਰ, ਉਹਦੀ ਨਾਭੀ ਤੋਂ ਧੁਨੀ ਤੋਂ ਉਪਜਿਓ ਕਮਲ ਅਨੂਪ, ਬੜਾ ਅਨੂਪ ਵੀ ਅਨੋਖਾ ਹੀ ਕਮਲ ਪੈਦਾ ਹੋਇਆ ਧੁਨੀ ਤੋਂ। ਤਿਸ ਮਾਹੀ ਬ੍ਰਹਮਾ ਭਇਓ, ਉਸ ਕਮਲ ਦੇ ਵਿੱਚੋਂ ਹੀ ਕਹਿੰਦੇ ਫਿਰ ਬ੍ਰਹਮਾ ਪੈਦਾ ਹੋ ਗਿਆ। ਚਤੁਰ ਬਦਨ ਜਿਸ ਰੂਪ, ਇਹਦਾ ਜਿਹੜਾ ਰੂਪ ਆਕਾਰ ਹੈ ਚਾਰ ਮੂੰਹਾਂ ਵਾਲਾ ਹੈ, ਬਾਕੀ ਮਨੁੱਖ ਦਾ ਇੱਕ ਹੁੰਦਾ, ਬ੍ਰਹਮਾ ਦਾ ਜਿਹੜਾ ਆਕਾਰ ਹੈ ਉਹ ਕਹਿੰਦੇ ਚਾਰ ਮੂੰਹਾਂ ਵਾਲਾ, ਉਹਦੇ ਚਾਰ ਮੂੰਹ ਹੈ। ਚੌਪਈ ਸੋ ਖੋਜਨ ਲਾਗਿਓ ਕਰਤਾਰਾ, ਐਸਾ ਜਿਹੜਾ ਬ੍ਰਹਮਾ ਚਾਰ ਮੂੰਹਾਂ ਵਾਲਾ ਕਹਿੰਦੇ ਉਹ ਕਰਤਾਰ ਦੀ ਖੋਜ ਢੂੰਡ ਕਰਨ ਲੱਗ ਪਿਆ। ਨਹ ਜਾਣਿਓ ਤੇ ਪਾਰਾ ਵਾਰ, ਕਰਤਾਰ ਦਾ ਤਾਂ ਪਾਰਾ ਵਾਰ ਕੀ ਜਾਣਨਾ, ਜਿੱਥੋਂ ਪੈਦਾ ਹੋਇਆ ਸੀ ਨਾ ਕਮਲ ਤੋਂ, ਉਹਦੀ ਨਾਲੀ ਦਾ ਉਹਨੇ ਪਾਰ ਵਾਰ ਨਾ ਜਾਣ ਸਕਿਆ। ਖੋਜਤ ਖੋਜਤ ਰਹਿ ਗਯੋ ਹਾਰੂ, ਇਸ ਤਰ੍ਹਾਂ ਵੀ ਬ੍ਰਹਮਾ ਕਮਲ ਦੀ ਨਾੜੀ ਨੂੰ ਖੋਜਦਾ ਢੂੰਡਦਾ ਹੰਬ ਹਾਰ ਗਿਆ ਸੀ। ਆਪ ਜਿਹੜਾ ਪਰਮੇਸ਼ਰ ਹੈ ਇਹ ਉਹਦੀ ਜਿਹੜੀ ਕਵਲ ਫੁੱਲ ਹੈ ਤੇ ਇਹ ਜਿਹੜੀ ਨਾਲੀ ਉਹਦੀ ਮਾਇਆ ਹੀ ਹੈ, ਵੀ ਇਹ ਜਿਹੜਾ ਪਰਮੇਸ਼ਰ ਹੈ ਉਹਦੀ ਜਿਹੜੀ ਮਾਇਆ ਉਹਦੀ ਕਹਿੰਦੇ ਖੋਜ ਕਰਦਾ ਹੰਭ ਹਾਰ ਗਿਆ ਸੀ ਮਾਇਆ ਤੋਂ ਦਾਂਤ ਨਹੀਂ ਪਾ ਸਕਿਆ ਸੀ ਨਰ ਬਪੁਰੇ ਕੀ ਕੌਣ ਵਿਚਾਰੂ ਇਸ ਕਰਕੇ ਮਨੁੱਖ ਵਿਚਾਰੇ ਦੀ ਕੀ ਭਲਾ ਵੀ ਹੈ ਗਿਣਤੀ ਹੈ ਵੀ ਜਿਹੜਾ ਉਹ ਪਰਮੇਸ਼ਰ ਦੇ ਸੰਬੰਧ ਵਿੱਚ ਦੱਸ ਸਕੇ ਵੀ ਐਸਾ ਮਹਾਨ ਆ ਉਹਦਾ ਅੰਤ ਅੰਤ ਹੈ। ਕਹੇ ਸੰਤ ਸਭ ਹਮ ਹੈ ਸੁਣਾਵਹੋ ਜਿਹੜੇ ਸਾਧੂ ਸੰਤ ਕਹਿਣ ਲੱਗੇ ਮਾਰਾ ਸਾਰਾ ਪ੍ਰਸੰਗ ਸਾਨੂੰ ਸੁਣਾਓ ਜੋ ਖੋਜੀ ਹੈ ਆਦਿ ਬਤਾਵਹੋ। ਬ੍ਰਹਮਾ ਨੇ ਪਰਮੇਸ਼ਰ ਦੀ ਜਾਂ ਕਵਲ ਦੀ ਨਾੜੀ ਦੀ ਆਦਿ ਖੋਜੀ ਸੀ ਢੂੰਡੀ ਸੀ ਉਹ ਸਾਨੂੰ ਸੁਣਾਓ ਦੱਸੋ। ਕੋਈ ਨਾ ਤੁਮ ਤੇ ਦੁਰਯੋ ਬਿਰਤਾਂਤਾ ਕਿਉਂਕਿ ਗੁਰੂ ਨਾਨਕ ਸਾਹਿਬ ਤੁਹਾਤੋਂ ਜਿਹੜਾ ਕੋਈ ਪ੍ਰਸੰਗ ਉਹ ਬਿਲਕੁਲ ਲੁਕਿਆ ਛਿਪਿਆ ਨਹੀਂ ਹੈ। ਹਮ ਪਰ ਬਦਰ ਹਿਰਦੈ ਅਸ ਗਿਆਤਾ ਹਮ ਪਰ ਕਿਉਂ ਦਿੱਤੀ ਕਰ ਪਰ ਬਦਰ ਹਿਰਦੈ ਅਸ ਗਿਆਤਾ ਇਸ ਤਰ੍ਹਾਂ ਕਹਿੰਦੇ ਜਿਵੇਂ ਹੱਥ ਦੇ ਉੱਪਰ ਬੇਰ ਪਿਆ ਹੋਵੇ ਇਸ ਤਰ੍ਹਾਂ ਤੁਹਾਡੇ ਹਿਰਦੇ ਵਿੱਚ ਸਮਝ ਹੈ ਸੂਝ ਹੈ ਤੁਹਾਨੂੰ ਪਰਮੇਸ਼ਰ ਦਾ ਸਭ ਪਾਸੇ ਤੋਂ ਪਤਾ ਹੈ। ਸ੍ਰੀ ਗੁਰ ਭਾਣੇ ਸੁਣੋ ਹਿਤ ਸੰਗਾ ਗੁਰੂ ਮਹਾਰਾਜ ਕਹਿਣ ਲੱਗੇ ਲੈ ਵੀ ਅਸੀਂ ਕਹਿੰਦੇ ਹਾਂ ਤੁਸੀਂ ਪ੍ਰੇਮ ਨਾਲ ਸੁਣੋ। ਸ੍ਰਿਸ਼ਟ ਸ੍ਰਿਜਨ ਤੇ ਪ੍ਰਥਮ ਪ੍ਰਸੰਗਾ ਇਹ ਕਹਿੰਦੇ ਸ੍ਰਿਡੀ ਦੇ ਰਚਨ ਤੋਂ ਪਹਿਲਾਂ ਦਾ ਪ੍ਰਸੰਗ ਹੈ ਬ੍ਰਹਮਾ ਦਾ। ਬ੍ਰਹਮਾ ਭਇਓ ਕਮਲ ਤੇ ਜਬ ਹੀ ਵੀ ਸੰਤੋ ਜਦੋਂ ਬ੍ਰਹਮਾ ਉਹ ਕਮਲ ਦੇ ਵਿੱਚੋਂ ਪੈਦਾ ਹੋਇਆ ਉਸ ਤਠਾਨੀ ਪ੍ਰਭ ਕੀ ਤਬ ਹੀ ਕਮਲ ਫੁੱਲ ਤੇ ਬੈਠ ਕੇ ਬ੍ਰਹਮੇ ਨੇ ਕਹਿੰਦੇ ਪਰਮੇਸ਼ਰ ਦੀ ਬੜੀ ਉਸਤੀ ਕੀਤੀ। ਦੋਹਰਾ ਤਤ ਗਿਆਨ ਕੇ ਜਾਣਵੇ ਜਿਹੜਾ ਯਥਾਰਥ ਗਿਆਨ ਉਹਦੇ ਜਾਣਨ ਵਾਸਤੇ ਜਗੀ ਪ੍ਰੀਤ ਮਨ ਮਾਇ ਬ੍ਰਹਮਾ ਦੇ ਮਨ ਦੇ ਵਿੱਚ ਜਿਹੜੀ ਪ੍ਰੀਤੀ ਉਹ ਜਾਗ ਪਈ ਪ੍ਰਕਾਸ਼ ਪਈ। ਕੈਸੋ ਕਰਤਾ ਪੁਰਖ ਹੈ ਜਿਹੜਾ ਕਰਤਾ ਪੁਰਖ ਉਹ ਕਿਹੋ ਜਿਹਾ ਹੈ ਦੇਖਣ ਉਮਗੀ ਚਾਹ ਬ੍ਰਹਮਾ ਦੇ ਵੀ ਉੱਪਰ ਮੈਂ ਦੇਖਣਾ ਹੈ ਇਸ ਤਰ੍ਹਾਂ ਦੇਖਣ ਦੀ ਚਾਹਨਾ ਪੈਦਾ ਹੋ ਗਈ। ਚੌਪਈ ਰਚਾ ਪ੍ਰਸ਼ੰਸਾ ਕੀ ਬਹੁ ਕਰਹੀ ਇਸ ਤਰ੍ਹਾਂ ਬ੍ਰਹਮਾ ਪਰਮੇਸ਼ਰ ਵਾਹਿਗੁਰੂ ਦੀ ਮਹਿਮਾ ਵਡਿਆਈਆਂ ਦੀਆਂ ਬੜੀਆਂ ਰਿਸ਼ਾਂ ਕਹਿੰਦੇ ਕਰਦਾ ਟੁਕਾਂ ਰਚਦਾ ਹੈ। ਲਾਏ ਪ੍ਰੀਤ ਮੁਖ ਬਚਨ ਉਚਰਹੀ ਉਹਨਾਂ ਟੁਕਾਂ ਨੂੰ ਕਹਿੰਦੇ ਪ੍ਰੀਤੀ ਲਾ ਲਾ ਕੇ ਮੁਖੋਂ ਉਚਾਰਦਾ ਰਿਚਾ ਕੋ ਤੁਕਾਂ ਕੋ ਸੋਹਣੀਆਂ ਤੁਖਾਂ ਉਸਤੀਆਂ ਦੀਆਂ ਰਚਦਾ ਪ੍ਰੀਤੀ ਲਾ ਕੇ ਫਿਰ ਮੁੱਖੋਂ ਉਹਨਾਂ ਨੂੰ ਪੜਦਾ ਚਾਰਦਾ ਮਧੁਰ ਮਧੁਰ ਸੁਰ ਸਿਉ ਤਬ ਗਾਵੇ ਹੈ ਮਿੱਠੀ ਮਿੱਠੀ ਆਵਾਜ਼ ਨਾਲ ਤਦੋਂ ਉਹਨਾਂ ਤੁਖਾਂ ਨੂੰ ਗਾਉਂਦਾ ਹੈ। ਅਦਕ ਰੀਝ ਕੇ ਹਰਖ ਵਢਾਵੇ ਹੈ ਤਾਂ ਕਹਿੰਦੇ ਰੀਝ ਕੇ ਖੁਸ਼ੀ ਵਧਾਉਂਦਾ ਹੈ। ਵਧੈ ਪ੍ਰੀਤ ਪੁੰਨ ਅਵਰ ਕਰੇ ਜਦੋਂ ਪ੍ਰੀਤੀ ਭਰ ਜਾਂਦੀ ਹੈ ਫਿਰ ਸਿਰ ਸਲਾਘਾ ਦੀਆਂ ਤੁਖਾਂ ਕਹਿੰਦੇ ਕਰ ਲੈਂਦਾ ਰਚ ਲੈਂਦਾ ਅਰਥ ਵਿਚਾਰ ਵੱਡੋ ਸੁਖ ਲੈ ਉਹਨਾਂ ਵਿੱਚ ਜਿਹੜਾ ਅਰਥ ਹੈ ਉਹਦੀ ਵਿਚਾਰ ਕਰਕੇ ਫਿਰ ਸੁਖ ਲੈਂਦਾ। ਪ੍ਰੇਮ ਮਗਨ ਮੁਖ ਗਦ ਗਦ ਬਾਣੀ ਕਈ ਵਾਰੀ ਪ੍ਰੇਮ ਵਿੱਚ ਮਗਨ ਹੋ ਜਾਂਦਾ ਮੁਖੋਂ ਬਾਣੀ ਗਦ ਗਦ ਹੋ ਜਾਂਦੀ ਕਠਨ ਕੰਠ ਰੁਕ ਜਾਂਦਾ ਹੈ। ਗਾਵੇ ਹਰੀ ਜਹ ਆਨੰਦ ਮਾਨੀ ਕਈ ਵਾਰੀ ਗਾਉਣ ਲੱਗ ਪੈਂਦਾ ਖੁਸ਼ ਹੋ ਕੇ ਬੜਾ ਆਨੰਦ ਮੰਨਦਾ ਚਤੁਰ ਵੇਦ ਤਬ ਕਰੇ ਵਿਧਾਤਾ ਇਸ ਤਰ੍ਹਾਂ ਵੀ ਤੁਕਾਰਾਂ ਹੀ ਉਹ ਬ੍ਰਹਮਾ ਨੇ ਚਾਰ ਵੇਦ ਜਿਹੜੇ ਫਿਰ ਬਣਾਉਣਾ ਜੋ ਜਗ ਵਿਖੇ ਆਹ ਬਖਿਆ ਜਿਹੜੇ ਆ ਚਾਰ ਵੇਦ ਸ਼ਾਮ ਵੇਦ ਰਿਗ ਵੇਦ ਜੁਜਰ ਵੇਦ ਅਥਰਵਣ ਵੇਦ ਸੰਸਾਰ ਦੇ ਵਿੱਚ ਪ੍ਰਗਟ ਪ੍ਰਸਿੱਧ ਹੈ। ਤਿਨ ਹੈ ਬਿਲੋਕਤ ਰਿਖੀ ਪ੍ਰਬੀਨੇ ਉਹਨਾਂ ਕਹਿੰਦੇ ਚਾਰ ਵੇਦਾਂ ਨੂੰ ਸਿਆਣੇ ਰਿਖੀਆਂ ਨੇ ਵੇਖਿਆ ਸਿਮਰਤ ਸ਼ਾਸਤਰ ਬਹੁ ਰਚ ਦੀਨੇ ਚਾਰੇ ਵੇਦਾਂ ਤੋਂ ਛੇ ਸ਼ਾਸਤਰ ਹੋਰ 27 ਸਿਧੀਆਂ ਆਦਿ ਕਹਿੰਦੇ ਰਚ ਦਿੱਤੀਆਂ ਬਣਾ ਦਿੱਤੀਆਂ। ਦੋਹਰਾ ਚਤੁਰ ਵੇਦ ਅਸ ਕਰ ਬਹੁਰ ਸੰਤ ਇਸ ਤਰ੍ਹਾਂ ਕਹਿੰਦੇ ਚਾਰ ਵੇਦ ਰਚ ਕੇ ਬ੍ਰਹਮਾ ਨੇ ਫਿਰ ਉਰ ਮਹਿਕੀਨ ਵਿਚਾਰ ਆਪਣੇ ਹਿਰਦੇ ਵਿੱਚ ਕਹਿੰਦੇ ਇਸ ਤਰ੍ਹਾਂ ਦਾ ਸੋਚ ਵਿਚਾਰ ਕੀਤਾ ਕਿਸ ਤੇ ਮੈਂ ਉਤਪਤ ਭਇਓ ਕਿਸ ਤੇ ਮੈਂ ਉਤਪਤ ਭਇਓ, ਮੈਂ ਵੀ ਕਿਸ ਤੋਂ ਪੈਦਾ ਹੋਇਆ ਹਾਂ, ਕੋ ਉਪਜਾਵਨ ਹਾਰ, ਮੈਨੂੰ ਪੈਦਾ ਕਰਨ ਵਾਲਾ ਕੌਣ ਹੈ ਬ੍ਰਹਮਾ ਨੂੰ, ਚੌਪਈ ਕਰੀ ਦ੍ਰਿਸ਼ਟ ਦੇਖੀ ਦਿਸ਼ ਚਾਰਾ, ਕਹਿੰਦੇ ਇਸ ਤਰ੍ਹਾਂ ਇਧਰੋ ਉਧਰੋ ਨਿਗਾਹ ਕੀਤੀ ਤੇ ਚਾਰਾਂ ਤਿਖਾਂ ਬਣੀ ਦੇਖਿਆ ਬ੍ਰਹਮਾ ਨੇ, ਜੈ ਤਹ ਜਲ ਤੇ ਅਪਰ ਅਪਾਰ, ਇਧਰ ਕਿਧਰ ਵੇਖਿਆ ਹਰ ਪਾਸੇ ਅਪਰ ਅਪਾਰ, ਬੇਅੰਤ ਬਿੰਦ ਪਾਣੀ ਪਾਣੀ ਹੈ, ਕਹਿ ਮੈਂ ਹੋ ਕਹਿ ਜਲ ਹੈ ਦੂਜੋ, ਬ੍ਰਹਮਾ ਨੇ ਵਿਚਾਰਿਆ ਵੀ ਜਾਂ ਤਾਂ ਮੈਂ ਜਾਂ ਦੂਜਾ, ਕਹਿੰਦੇ ਪਾਣੀ ਹੈ ਹਰ ਪਾਸੇ, ਔਰ ਨਕੇ ਥਲ ਦੀਸਤ ਤੀਜੋ, ਇਸ ਤਰ੍ਹਾਂ ਮੇਥੋਂ ਤੇ ਪਾਣੀ ਤੋਂ ਬਗੈਰ ਤਾਂ ਹੋਰ ਥਾਂ ਕਿ ਤੀਜਾ ਦੀਦੇ ਹੀ ਨਹੀਂ, ਉਪਜਿਓ ਗਰਬ ਨ ਮੋਬਿਨ ਆਨਾ, ਕਹਿੰਦੇ ਸੰਤੋ ਇਉਂ ਪਾਣੀ ਤੇ ਆਪਣੇ ਆਪ ਨੂੰ ਦੇਖ ਕੇ ਬ੍ਰਹਮਾ ਦੇ ਹਿਰਦੇ ਵਿੱਚ ਹੰਕਾਰ ਪੈ ਗਿਆ, ਕਹਿੰਦਾ ਮੈਥੋਂ ਤੋਂ ਬਿਨਾਂ ਕੋਈ ਹੋਰ ਹੈ ਹੀ ਨਹੀਂ ਹੈ, ਮੈਂ ਕਿਹੇ ਉਸਤਤ ਕਰੋਂ ਬਖਾਨਾ, ਮੈਂ ਕਹਿੰਦੇ ਫਿਰ ਕਿਹਦੀ ਉਸਤੀ ਕਸਨ ਕਰਾਂ ਜਦੋਂ ਮੈਥੋਂ ਬਗੈਰ ਕੋਈ ਹੈ ਹੀ ਨਹੀਂ ਹੈ, ਕਰਨ ਕਰਾਵਨ ਮੈਂ ਕਰਤਾਰ, ਹੰਕਾਰ ਵਿੱਚ ਆ ਗਿਆ, ਕਹਿੰਦੇ ਵੀ ਕਰਨ ਕਰਾਉਣ ਵਾਲਾ ਕਰਤਾਰ ਤਾਂ ਮੈਂ ਹੀ ਹਾਂ, ਅਪਰ ਨਾ ਹੈ ਕੋ ਸਿਰਜਨ ਹਾਰਾ, ਮੈਥੋਂ ਬਗੈਰ ਹੋਰ ਕਹਿੰਦੇ ਕੋਈ ਰਚਨ ਰਚਨ ਵਾਲਾ ਨੀ, ਬਣਾਉਣ ਵਾਲਾ, ਜੇ ਹੋਵਤ ਤਾਂ ਦੀਸਤ ਮੋਹੀ, ਕਹਿੰਦੇ ਹੁੰਦਾ ਤੇ ਫਿਰ ਮੈਨੂੰ ਇਹ ਦਿਸ ਪੈਂਦਾ, ਲਖਿਓ ਨਾ ਕੋਈ ਜਾਂ ਤੇ ਨਹਿ ਹੋਹੀ, ਇਸ ਕਰਕੇ ਜਾਣਿਆ ਜਾਂਦਾ ਹੈ ਵੀ ਕੋਈ ਨਹੀਂ ਹੋਣਾ ਹੈ ਮੈਥੋਂ ਬਗੈਰ, ਇਸ ਬਿਧ ਹਿਰਦੈ ਗਰਭ ਜਬ ਭਇਓ, ਇਹ ਪਰਮੇਸ਼ਰ ਦੇ ਪਿਆਰਿਓ ਸਾਧੂ ਉਹ ਇਸ ਤਰ੍ਹਾਂ ਜਦੋਂ ਬ੍ਰਹਮਾ ਨੂੰ ਹਿਰਦੇ ਵਿੱਚ ਹੰਕਾਰ ਹੋਇਆ, ਮੈਂ ਹੋ ਅਪਰ ਨ ਕਰਤਾ ਬਿਓ, ਇਹੋ ਮੁਖੋਂ ਕਹਿਣ ਲੱਗਿਆ ਵੀ ਮੈਂ ਹੀ ਹੈ ਸਭ ਕੁਝ ਕਰਤਾ ਪੁਰਤਾ, ਹੋਰ ਕੋਈ ਦੂਜਾ ਨਹੀਂ ਮੇਰੇ ਬਗੈਰ, ਦੋਹਰਾ ਤਬ ਗੰਭੀਰ ਧੁਨ ਸੋ ਮਧੁਰ, ਜਦੋਂ ਉੱਚੀ ਉੱਚੀ ਕਹਿਣ ਲੱਗਿਆ ਵੀ ਮੈਂ ਹੀ ਕਰਤਾ ਪੁਰਖ, ਬ੍ਰਹਮਾ ਅਪਾਰ ਬ੍ਰਹਮ ਕਰਮਾਨਾ, ਪ੍ਰਭੂ ਕੋ ਪ੍ਰਭੂ ਨ ਕਿਨਹੂ ਜਾਨਾ, ਗੁਰੂ ਕਲਗੀਧਰ ਜੀ ਨੇ ਉਹ ਇਸੇ ਤੋਂ ਹੀ ਕਿਹਾ ਹੈ ਵੀ ਇਹਨੇ ਵੀ ਆਪਣੇ ਆਪ ਨੂੰ ਪਾਰ ਬ੍ਰਹਮ ਕਰਕੇ ਮੰਨ ਲਿਆ ਸੀ, ਇਸ ਤਰ੍ਹਾਂ ਕਹਿੰਦੇ ਜਦੋਂ ਇਹਨੇ ਕਿਹਾ ਨੇ ਵੀ ਮੈਥੋਂ ਬਗੈਰ ਹੋਰ ਕੋਈ ਕਰਤਾ ਰੱਬ ਰੂਬ ਨਹੀਂ ਹੈ, ਤਦੋਂ ਬੜੀ ਗਹਿਰ ਗਵੀਰ ਧੁਨੀ ਦੇ ਨਾਲ ਬਾਣੀ ਭਈ ਆਕਾਸ਼, ਬੜੀ ਮਿੱਠੀ ਮਿੱਠੀ ਆਵਾਜ਼ ਦੇ ਵੀ ਆਕਾਸ਼ ਬਾਣੀ ਹੋਈ ਇਸ ਨੂੰ, ਕਿਉਂ ਗਰਭਤ ਬ੍ਰਹਮਾ ਹਿਰਦੈ, ਉਹ ਬ੍ਰਹਮਾ ਹਿਰਦੈ ਵਿੱਚ ਕਿਉਂ ਹੰਕਾਰ ਜਾ ਕਰਦਾ, ਮੈਂ ਹੂੰ ਕਰਤ ਪ੍ਰਕਾਸ਼, ਮੈਂ ਤੈਨੂੰ ਕਹਿੰਦੇ ਪ੍ਰਗਟ ਕਰਨ ਵਾਲਾ, ਤੈਨੂੰ ਉਤਪਤ ਕਰਨ ਵਾਲਾ ਮੈਂ ਹਾਂ ਜਿਹੜਾ ਬੋਲ ਰਿਹਾ ਹਾਂ, ਚੌਪਈ ਜਿਸ ਤੇ ਹੋਇਓ ਜਨਮ ਤੁਮਾਰਾ, ਬਾਕੀ ਵੀ ਬ੍ਰਹਮਾ ਜਿਸ ਤੋਂ ਤੇਰਾ ਜਨਮ ਜਾ ਹੋਇਆ ਨਾ ਕਬਲ ਤੋਂ, ਤੇ ਕੋ ਖੋਜ ਹੋਏ ਵਿਚਾਰਾ, ਇਹਦੀ ਕਹਿੰਦੇ ਖੋਜ ਕਰ ਲਾ ਫਿਰ ਤੈਨੂੰ ਵਿਚਾਰ ਸਮਝ ਆ ਜਾਊਗੀ, ਸੁਣ ਕਰ ਬ੍ਰਹਮੇ ਬਚਨ ਉਚਾਰਾ, ਆਕਾਸ਼ਬਾਣੀ ਸੁਣ ਕੇ ਬ੍ਰਹਮਾ ਨੇ ਅੱਗੋਂ ਬਚਨ ਕਿਹਾ, ਭਲੀ ਭਾਂਤ ਸਭ ਸਥਲ ਨਿਹਾਰਾ, ਇੱਕ ਆਕਾਸ਼ਬਾਣੀ ਦੁਆਰਾ ਬੋਲਣ ਵਾਲੇ ਮੈਂ ਚੰਗੀ ਤਰ੍ਹਾਂ ਸਾਰੇ ਥਾਵਾਂ ਨੂੰ ਦੇਖਿਆ, ਕਹਿ ਮੈਂ ਹੋ ਕਹਿ ਜਲ ਹੈ ਇਹਾ, ਤਾਂ ਮੈਂ ਜਾਂ ਦੂਜਾ, ਕਹਿੰਦੇ ਪਾਣੀ ਹੈ ਇੱਥੇ ਹਰ ਪਾਸੇ, ਅਪਰਨ ਪਿਖਿਓ ਪੇਖ ਬਹੁ ਰਹਾ, ਬਹੁਤ ਵੇਖ ਰਿਹਾ ਹੋਰ ਤਾਂ ਕੋਈ ਤੀਜਾ ਵੇਖਿਆ ਹੀ ਨਹੀਂ ਜਾਂਦਾ ਹੈ, ਜੇਕਰ ਤੀਜੋ ਹੈ ਕਿਹ ਥਾਈ, ਇਹ ਆਕਾਸ਼ਬਾਣੀ ਦੁਆਰਾ ਬੋਲ ਕੇ ਕਹਿਣ ਵਾਲੇ, ਜੇਕਰ ਕੋਈ ਤੀਜਾ ਕਿਸੇ ਥਾਂ ਤੇ ਹੈਗਾ ਹੈ, ਸੋ ਮੋਕੋ ਅਬ ਦੇਹੋ ਬਤਾਈ, ਆਕਾਸ਼ਬਾਣੀ ਦੁਆਰਾ ਦੱਸਣ ਵਾਲੇ ਮੈਨੂੰ ਤੂੰ ਦੱਸ ਦੇ, ਤਬ ਆਕਾਸ਼ਬਾਣੀ ਨੇ ਕਿਹਾ, ਜਿਹੜੀ ਆਕਾਸ਼ਬਾਣੀ ਆਕਾਸ਼ ਵਿੱਚੋਂ ਹੋ ਰਿਹਾ ਸੀ ਆਵਾਜ਼, ਉਹਨੇ ਫੇਰ ਕਿਹਾ, ਜਿਸ ਪਰ ਬੈਠ ਪਰ ਸੁਖ ਲਾਹਾ, ਬ੍ਰਹਮਾ ਜਿਸ ਕਬਲ ਦੇ ਉੱਪਰ ਬੈਠ ਕੇ ਤੂੰ ਮਹਾਨ ਸੁਖ ਲੈ ਰਿਹਾ, ਸੋ ਆਪਣੀ ਤੂੰ ਆਦ ਪਛਾਣਾ, ਉਹ ਜਿਹੜਾ ਕਬਲ ਫੁੱਲ ਹੈ ਉਹਨੂੰ ਤੂੰ ਆਪਣੀ ਉਤਪਤੀ ਪਛਾਣ ਲੈ, ਕਬਲ ਤੋਂ ਪੈਦਾ ਹੋਇਆ ਤੂੰ, ਇਸ ਕੋ ਖੋਜ ਗਰਭ ਪੁਨ ਠਾਨ, ਇਸ ਕਬਲ ਨੂੰ ਘੂੰਡ ਫਿਰ ਤੂੰ ਬੜਾ ਮੋਟਾ ਹੰਕਾਰ ਜਾ ਕਰੀ, ਦੇ ਦੇਖ ਕਮਲ ਬਿਦ ਗੇਰਾ ਉਚਾਰੀ। ਇਸ ਤਰ੍ਹਾਂ ਵੀ ਸੰਤ ਕਮਲ ਫਲ ਵੱਲ ਨਹੀਂ ਦੇਖ ਕੇ ਬ੍ਰਹਮਾ ਨੇ ਫਿਰ ਬਚਨ ਕਿਹਾ, ਇਹ ਤੋਂ ਛੋਟੋ ਮੋਹੇ ਅਗਾਰੀ। ਆਕਾਸ਼ਬਾਣੀ ਦੁਆਰਾ ਕਹਿਣ ਵਾਲੇ, ਇਹ ਛੋਟਾ ਜਿਹਾ ਹੈ, ਮੇਰੇ ਸਰੀਰ ਦਾ ਆਕਾਰ ਤਾਂ ਬਹੁਤ ਵੱਡਾ ਹੈ। ਪਿੱਛੋਂ ਵਿਸਾਲ ਆਪਣੀ ਦੇਹੀ, ਆਪਣੇ ਦੇਹ ਨੂੰ ਵੇਖਦਾ ਵੀ ਕਮਲ ਨਾਲੋਂ ਮੇਰੀ ਦੇਹ ਬਹੁਤ ਵੱਡੀ ਹੈ। ਅਸਮੰਜਸ ਪੁੰਨ ਆਏ ਨ ਕੇਹੀ, ਮੇਰੀ ਇਹ ਗੱਲ ਤਾਂ ਅਨਬਣ ਜੇ, ਮੇਰੀ ਅੰਦਰ ਤਾਂ ਕੋਈ ਸਮਝ ਨਹੀਂ ਆਉਂਦੀ ਵੀ ਏਡਾ ਵੱਡਾ ਮੈਂ ਕਮਲ ਤੋਂ ਕਿਵੇਂ ਪੈਦਾ ਹੋ ਗਿਆ। ਅਲਪ ਵਾਸਤ ਕਸ ਜਨ ਹੈ ਵਿਸਾਲਾ, ਜਿਹੜੀ ਛੋਟੀ ਜਿਹੀ ਚੀਜ਼ ਹੁੰਦੀ ਉਹ ਵੱਡੇ ਸਾਰੇ ਨੂੰ ਭਲਾ ਕਿਵੇਂ ਪੈਦਾ ਕਰ ਸਕਦੀ। ਨਭ ਮਹਿ ਬੋਲੇ ਬਾਹਰ ਅਕਾਲਾ, ਇਹ ਸੰਤੋ ਇਸ ਤਰ੍ਹਾਂ ਬ੍ਰਹਮਾ ਤੋਂ ਸੁਣ ਕੇ ਆਕਾਸ਼ ਵਿੱਚੋਂ ਫਿਰ ਪਰਮੇਸ਼ਰ ਵਾਹਿਗੁਰੂ ਜੀ ਇਉਂ ਬੋਲੇ, ਇਸ ਨੂੰ ਜਬ ਭਲ ਭਾਂਤ ਖੋਜਣਾ ਠਾਨ ਹੋ। ਬ੍ਰਹਮਾ ਜਦੋਂ ਕਮਲ ਨੂੰ ਤੂੰ ਚੰਗੀ ਤਰ੍ਹਾਂ ਖੋਜ ਕਰੇਗਾ, ਢੂੰਡੇਗਾ, ਅਲਪ ਵਿਸਾਲ ਤਬ ਹੈ ਪਹਿਚਾਨ ਹੋ। ਕਮਲ ਫਲ ਛੋਟਾ ਹੈ ਕਿ ਬਹੁਤ ਵੱਡਾ, ਇਹਨੂੰ ਤੂੰ ਪਛਾਣ ਲੈਗਾ, ਤੈਨੂੰ ਪਤਾ ਚੱਲ ਜਾਏਗਾ ਵੀ ਕਮਲ ਬਹੁਤ ਮਹਾਨ ਹੈ, ਮੈਂ ਤਾਂ ਕੁਛ ਵੀ ਨਹੀਂ ਹੈ। ਸੁਣ ਕੇ ਬ੍ਰਹਮਾ ਚਕ੍ਰਿਤ ਹੋਵਾ, ਇਹ ਸੰਤ ਆਕਾਸ਼ਵਾਣੀ ਦੁਆਰਾ ਸੁਣ ਕੇ ਬ੍ਰਹਮਾ ਕਹਿੰਦੇ ਬੜਾ ਹੈਰਾਨ ਜਾ ਹੋ ਗਿਆ। ਚਿੰਤਾ ਕਰਤ ਕਮਲ ਦਿਸ਼ ਜੋਵਾ, ਤਾਂ ਸੋਚ ਜੀ ਕਰਦਿਆਂ ਕਮਲ ਵੱਲ ਨਹੀਂ ਕਹਿੰਦੇ ਨੀ ਜਲਾ ਕੇ ਤੱਕਿਆ, ਮੈਂ ਵਿਸਾਲ ਇਹੋ ਅਲਪ ਦਿਸਾਈ। ਆਪਣੇ ਮਨ ਵਿੱਚ ਹੀ ਕਹਿਣ ਲੱਗਾ, ਛੋਟਾ ਜਿਹਾ ਕਮਲ ਹੈ, ਮੈਂ ਕਿੱਡਾ ਵੱਡਾ ਮਹਾਨ ਹਾਂ। ਉਤਪਤ ਮਮ ਕਿਸ ਬਿਦ ਬਨ ਆਈ, ਛੋਟੇ ਜਿਹੇ ਕਮਲ ਵਿੱਚੋਂ ਮੇਰੀ ਏਡੇ ਵੱਡੇ ਸਾਰੀ ਦੀ ਉਤਪਤੀ ਦੀ ਗੱਲ ਕਿਵੇਂ ਬਣਦੀ, ਮੈਂ ਏਡਾ ਵੱਡਾ ਕਿਵੇਂ ਪੈਦਾ ਹੋ ਸਕਦਾ। ਬਹੁ ਚਿਤਵਤ ਅਸ ਹਿਰਦੈ ਵਿਚਾਰਾ, ਬੜੇ ਸੋਚਦਿਆਂ ਸੋਚਦਿਆਂ ਬ੍ਰਹਮਾ ਨੇ ਹਿਰਦੇ ਵਿੱਚ ਫਿਰ ਇਉਂ ਵਿਚਾਰਿਆ, ਹਨੋ ਲਾਤ ਜੇ ਲੇ ਸਹਾਇ, ਕਮਲ ਫਲ ਦੇ ਮੈਂ ਲੱਤ ਜੀ ਮਾਰਦਾ, ਜੇ ਕਹਿੰਦੇ ਮੇਰੀ ਲੱਤ ਸਹਾਰ ਲਏਗਾ ਨਾ ਇਹ ਕਮਲ ਫਲ, ਤਾਂ ਜਾਣੋ ਗੋ ਇਹ ਮਮ ਆਦ, ਫਿਰ ਮੈਂ ਜਾਣ ਲਾਂਗਾ ਵੀ ਇਹ ਕਮਲ ਫਲ ਹੀ ਮੈਨੂੰ ਪੈਦਾ ਕਰਨ ਵਾਲਾ, ਇਹ ਤੋਂ ਮੈਨੂੰ ਪੈਦਾ ਹੋਇਆ। ਟੂਟ ਗਯੋ ਜਬ ਸਮਝੋ ਬਾਦ, ਮੇਰੀ ਲੱਤ ਮਾਰਨ ਤੋਂ ਕਮਲ ਫਲ ਟੁੱਟ ਫੁੱਟ ਗਿਆ, ਫਿਰ ਜਿਹੜੀ ਆਕਾਸ਼ਵਾਣੀ ਦੁਆਰਾ ਕਿਹਾ ਜਾਏ ਇਹਨੂੰ ਮੈਂ ਵਿਅਰਥ ਜਾਣਾਗਾ ਵੀ ਐਵੇਂ ਕਿਹਾ ਜਾ ਰਿਹਾ, ਮੈਂ ਤੋਂ ਨੀ ਇਹ ਤੋਂ ਜੰਮਿਆ। ਕਰ ਵਿਚਾਰ ਤਬ ਲਾਤ ਪ੍ਰਹਾਰੀ, ਇਹ ਸਾਧੂ ਸੰਤੋ ਬ੍ਰਹਮਾ ਨੇ ਹਿਰਦੇ ਵਿੱਚ ਵਿਚਾਰ ਕਰਕੇ ਨਾ ਕਮਲ ਫੁੱਲ ਦੇ ਲੱਤ ਜੀ ਮਾਰੀ, ਧੜਕ ਦੇ ਕੇ ਚੱਲਿਓ ਨਾ ਕਮਲ ਦੁਤੀਏ ਤਬ ਮਾਰੀ। ਕਮਲ ਫੁੱਲ ਮਾੜਾ ਮੋਟਾ ਮਨਾ ਇੱਧਰ ਉੱਧਰ ਹਿੱਲਿਆ ਚੱਲਿਆ, ਫਿਰ ਦੂਜੀ ਵਾਰੀ ਲੱਤ ਜੀ ਮਾਰੀ ਇਸਨੇ, ਹਨ ਤਾਂ ਪਰਿਓ ਤੇਹ ਕੇ ਮੱਧ ਜਾਈ। ਦੂਜੀ ਵਾਰ ਲੱਤ ਜੀ ਮਾਰਨ ਲੱਗਿਆ, ਲੱਤ ਮਾਰਦਿਆਂ ਸਾਰੀ ਕਮਲ ਦੀ ਨਾਲੀ ਵਿੱਚ ਹੀ ਜਟ ਗਿਆ। ਗਯੋ ਨਾਲ ਮਹਿ ਠਾਰ ਨ ਪਾਈ, ਇਸ ਤਰ੍ਹਾਂ ਕਹਿੰਦੇ ਕਮਲ ਦੀ ਨਾਲੀ ਵਿੱਚ ਹੀ ਚੱਲਿਆ ਗਿਆ ਤੇ ਹੇਠਾਂ ਕੋਈ ਹਾਥ ਜਗ੍ਹਾ ਲੱਭ ਹੀ ਨਹੀਂ ਰਹੀ ਇਸ ਨੂੰ। ਦੋਹਰਾ ਜੋ ਵਿਸਾਲ ਗੰਭੀਰ ਮਹਿ, ਜਿਸ ਤਰ੍ਹਾਂ ਕਹਿੰਦੇ ਬਹੁਤ ਹੀ ਡੂੰਘੇ ਵਿੱਚ ਕੂਪ ਰੋਰ ਪਰ ਜਾਏ, ਬਹੁਤ ਕਹਿੰਦੇ ਡੂੰਘਾ ਜਾ ਖੂਹ ਹੋਵੇ ਉਹਦੇ ਵਿੱਚ ਕਹਿੰਦੇ ਕੋਈ ਰੋੜ ਡਿੱਗ ਪਵੇ, ਤਿਉਂ ਤਿਸ ਮੈਂ ਗਿਰ ਕੇ ਗਯੋ, ਕਹਿੰਦੇ ਕਵਲ ਦੀ ਨਾੜੀ ਵਾਂਗੂ ਜਿਹੜਾ ਬ੍ਰਹਮ ਹੈ ਨਾ ਰੋੜ ਵਾਂਗੂ ਡਿੱਗ ਕੇ ਜਾ ਘੁੱਕਿਆ ਹੇਠਾਂ ਨੂੰ ਚੱਲਿਆ ਹੈ। ਥਾ ਹਿਨ ਕਿਤਹੂ ਪਾਏ, ਕਹਿੰਦੇ ਹਾਥ ਹੀ ਨੀ ਪਾਉਂਦਾ ਹੈ, ਚੌਪਈ ਚੱਲਿਓ ਜਾਤ ਚਿਰ ਕਾਲ ਬਿਤਾਵਾ, ਕਹਿੰਦੇ ਕਮਲ ਦੀ ਨਾਲੀ ਵੀ ਹੇਠਾਂ ਨੂੰ ਚੱਲਦਿਆਂ ਹੋਇਆਂ ਬਹੁਤ ਸਮਾਂ ਵਸਾਇਆ। ਉਹ ਪੁਰਾਣਾ ਵਿੱਚ ਲਿਖਿਆ ਵੀ 18 ਯੁਗ ਲੱਗ ਗਏ ਸਨ, ਠਹਿਰਨ ਥਾਂ ਨ ਕਹੂ ਨ ਪਾਵਾ, ਕਿਤੇ ਵੀ ਟਿਕਣ ਵਾਸਤੇ ਇਸਨੇ ਥਾਂ ਨਹੀਂ ਪਾਇਆ ਸੀ। 36 ਯੁਗ ਹੇਠਾਂ ਨੂੰ ਅਤੇ 18 ਯੁਗ ਹੇਠਾਂ ਨੂੰ, 18 ਯੁਗ ਉੱਪਰ ਲੱਗ ਗਏ ਸਨ, ਕਬ ਸਿਰ ਉੱਪਰ ਕਬ ਹੀ ਨੀਚੇ, ਇਹ ਬ੍ਰਹਮਾ ਦਾ ਕਹਿੰਦੇ ਸਿਰ ਥਾਂ ਨੂੰ ਹੋ ਜਾਂਦਾ ਕਿਤੇ ਸਿਰ ਠਾਂ ਨੂੰ ਹੋ ਜਾਂਦਾ। ਚੱਲਿਓ ਜਾਤ ਦਿਸ ਨਾਲੀ ਬੀਚੇ, ਜਿਹੜੀ ਕਬਲ ਦੀ ਨਾਲੀ ਉਹਦੇ ਵਿੱਚ ਹੀ ਹੇਠਾਂ ਨੂੰ ਗਰਕਿਆ ਜਾਂਦਾ, ਜਾਣੀ ਜਿਹੜੀ ਪਰਮੇਸ਼ਰ ਦੀ ਮਾਇਆ ਇਹੀ ਨਾਲੀ ਹੈ ਕਬਲ ਫੁੱਲ ਦੀ। ਸੋ ਮਾਇਆ ਵਿੱਚ ਹੀ ਨਿਗਰਿਆ ਗਰਕਿਆ ਜਾਂਦਾ ਹੈ ਬ੍ਰਹਮਾ। ਬਿਹਬਲ ਹੋਇਆ ਅਤ ਹੀ ਦੁੱਖ ਪਾਵਾ। ਫਿਰ ਬੜਾ ਵਿਆਕਰ ਜਿਹਾ ਹੋਇਆ ਬ੍ਰਹਮਾ, ਬੜਾ ਇਹਨੇ ਦੁੱਖ ਪਾਇਆ ਹੈ। ਉਬਰਨ ਕੋ ਨਹਿ ਪਾਏ ਉਹ ਪਾਵਾ। ਮੈਂ ਹੁਣ ਤਾਹਨੂੰ ਚੱਕ ਕੇ ਬਚ ਜਾਵਾਂ, ਕਹਿੰਦੇ ਕੋਈ ਉਪਰਾਲਾ ਹੀਲਾ ਜਤਨ ਨਹੀਂ ਇਹਨੂੰ ਲੱਭਿਆ ਪਾਇਆ। ਆਦ ਮੱਧ ਅੰਤ ਹੋ ਸਾਰੇ। ਜਿਹੜਾ ਪਹਿਲਾਂ ਹੰਕਾਰ ਵਿੱਚ ਕਹਿੰਦਾ ਸੀ ਪਹਿਲਾਂ ਵੀ ਮੈਂ, ਹੁਣ ਵੀ ਮੈਂ, ਅਖੀਰ ਨੂੰ ਵੀ ਮੈਂ ਹੀ ਹੋਊਂਗਾ। ਪ੍ਰਥਮ ਗਰਭ ਤੇ ਬਚਨ ਉਚਾਰੇ। ਪਹਿਲਾਂ ਹੰਕਾਰ ਵਿੱਚ ਆ ਕੇ ਨੇ ਬਚਨ ਜੇ ਕਹੇ ਸੀ ਨਾ ਬ੍ਰਹਮਾ ਨੇ। ਸੋ ਸਭ ਗਰਭ ਗਯੋ ਤੇ ਉਰਤੇ। ਸੰਤੋ ਜਿਹੜਾ ਹਿਰਦੇ ਵਿੱਚ ਹੰਕਾਰ ਸੀ ਨਾ, ਉਹ ਬ੍ਰਹਮੇ ਦਾ ਸਾਰਾ ਹੀ ਲੱਥ ਗਿਆ। ਪਾਏ ਸ਼ਰਮ ਜਬ ਗਿਰ ਗਾ ਤੁਰਤੇ। ਪਾਏ ਸ਼ਰਮ ਜਬ ਗਿਰ ਗਾ ਤੁਰਤੇ। ਰਾਜਨਾ ਤਰ ਤੋਂ ਮੁੜ ਤਾਈ ਕਮਲ ਜਿੱਥੋਂ ਸ਼ੁਰੂ ਹੁੰਦਾ, ਜਦੋਂ ਉੱਥੋਂ ਹੀ ਕਹਿੰਦੇ ਕਿ ਡਿੱਗ ਪਿਆ ਤੇ ਬੜਾ ਇਹਨੇ ਥਕੇਮਾ ਪਾਇਆ, ਹੰਬ ਗਿਆ। ਭਇਓ ਦੁਖਾਤੁਰ ਰੋਦਨ ਕਰਹੀ। ਦੁੱਖ ਨਾਲ ਵਿਆਕਰ ਜਿਹਾ ਹੋ ਗਿਆ ਬ੍ਰਹਮਾ, ਫਿਰ ਰੋਣਾ ਸ਼ੁਰੂ ਕਰਤਾ ਇਸਨੇ। ਉਸਤਤ ਪ੍ਰਭ ਕੀ ਬਹਰ ਉਚਰਹੀ। ਜਿੱਥੇ ਕਹਿੰਦਾ ਸੀ ਮੈਂ ਰੱਬ ਮੈਂ ਪਰਮੇਸ਼ਰ, ਉੱਥੇ ਲੱਗ ਗਿਆ ਪਰਮੇਸ਼ਰ ਦੀ ਸਿਰ ਸਲਾਘਾ ਕਰਨ। ਨਮੋ ਨਮੋ ਅਵਿਨਾਸੀ ਸਵਾਮੀ। ਕਹਿੰਦਾ ਹੇ ਮੇਰੇ ਸਵਾਮੀ, ਤੁਹਾਨੂੰ ਨਮਸਕਾਰ ਹੈ, ਤੁਹਾਨੂੰ ਨਮਸਕਾਰ ਹੈ ਮਹਾਰਾਜ। ਰੂਪ ਨਰੇਖ ਨ ਅੰਤਰ ਜਾਮੀ। ਮਹਾਰਾਜ ਦਿਲਾਂ ਦੀਆਂ ਜਾਣਨ ਵਾਲੇ ਹੋ, ਤੁਹਾਡਾ ਕੋਈ ਆਕਾਰ ਨਹੀਂ ਹੈ, ਤੁਹਾਡੀ ਕੋਈ ਮੱਛ ਕੱਛ ਆਦਿ ਕਦੀ ਰੇਖਾ ਨਹੀਂ। ਪਾਰ ਬ੍ਰਹਮ ਪਰਮੇਸ਼ੁਰ ਕਰਤਾ। ਤੁਸੀਂ ਤਾਂ ਪਰਾ ਰੂਪ ਬ੍ਰਹਮ ਵਿਆਪਕ ਸਰੂਪ ਹੋ, ਪਰਮੇਸ਼ੁਰ ਮੂਰਤੀ ਦੇ ਮਾਲਕ ਹੋ, ਮੇਰੇ ਤੇ ਬਾਹਰ ਕੀ ਸਾਰਿਆਂ ਦੇ ਪਾਣੀ ਆਦਿਕਾਂ ਦੇ ਕਰਤਾ। ਗੰਜਨ ਗਰਭ ਸਕਲ ਦੁੱਖ ਹਰਤਾ। ਇਹ ਮਾਰਾ ਮੇਰੇ ਵਰਗਿਆਂ ਦਾ ਹੰਕਾਰ ਦੂਰ ਕਰਨ ਵਾਲੇ ਹੋ, ਸਾਰੇ ਦੁੱਖਾਂ ਦੇ ਨਾਸ ਕਰਤਾ। ਸ੍ਰੀ ਅਕਾਲ ਪਿਖ ਦੀਨ ਦਿਆਲਾ। ਸੰਤੋ ਜੋ ਸੋਭਾ ਵਾਲਾ ਅਕਾਲ ਪੁਰਖ ਹੈ, ਜੋ ਦੀਨਾ ਤੇ ਦਿਆਲਤਾ ਵਾਲਾ, ਜਦੋਂ ਉਸਦੀ ਕਰਦਾ ਦੇਖਿਆ ਬ੍ਰਹਮਾ ਨੂੰ। ਕਾਢ ਨਾਲ ਤੇ ਲੀਏ ਤਤਕਾਲਾ। ਸੇਵੜੇ ਕਵਲ ਦੀ ਜਿਹੜੀ ਨਾਲੀ ਆ, ਉਹਦੇ ਤੋਂ ਝੱਟ ਹੀ ਪਰਮੇਸ਼ਰ ਨੇ ਵੱਢ ਕੱਢ ਲਿਆ, ਮਾਇਆ ਤੋਂ ਕੱਢ ਲਿਆ, ਬਚਾ ਲਿਆ ਇਸ ਨੂੰ। ਤਮ ਗੁਬਾਰ ਤੇ ਬਾਹਰ ਆਇਓ। ਕਹਿੰਦੇ ਕੁੱਪ ਹਨੇਰੇ ਤੋਂ, ਮਾਇਆ ਦੇ ਅਗਿਆਨ ਹਨੇਰੇ ਤੋਂ ਬਾਹਰ ਜਾ ਆਇਆ ਹੈ। ਬੈਠ ਕਮਲ ਪਰ ਬਹੁ ਸੁਖ ਪਾਇਓ। ਮੇਰੇ ਕਵਲ ਫਲ ਉੱਪਰ ਬੈਠ ਕੇ ਬੜਾ ਇਸ ਬ੍ਰਹਮੇ ਨੇ ਸੁਖ ਪਾਇਆ। ਕਰਨ ਪ੍ਰਸੰਸਾ ਲੱਗਿਓ ਬਹੋਰੀ। ਸਾਧੂ ਬ੍ਰਹਮਾ ਕਹਿੰਦੇ ਪਰਮੇਸ਼ਰ ਦੀ ਮਹਿਮਾ ਵਡਿਆਈ ਕਰਨ ਲੱਗ ਪਿਆ। ਬੰਦਾ ਹੈ ਬਾਰ ਬਾਰ ਕਰ ਜੋਰੀ। ਦੋਵੇਂ ਹੱਥ ਜੋੜ ਕੇ ਮੁੜ ਮੁੜ ਕੇ ਮੱਥੇ ਟੇਕਦਾ ਪਰਮੇਸ਼ਰ ਨੂੰ। ਆਗਮ ਅਗੋਚਰ ਅਲੱਖ ਅਨੰਤਾ। ਹੱਥ ਜੋੜ ਕੇ ਮੱਥਾ ਟੇਕ ਕੇ ਕਹਿੰਦਾ ਤੁਸੀਂ ਪਰਮੇਸ਼ਰ ਆਗਮ ਹੈ, ਪਹੁੰਚ ਤੋ ਰਹੇ ਤਾਂ ਤੁਸੀਂ ਅਗੋਚਰ ਹੋ, ਤੁਹਾਡੇ ਤੱਕ ਕੋਈ ਵਿਚਰ ਨਹੀਂ ਸਕਦਾ, ਜਾ ਨਹੀਂ ਸਕਦਾ, ਤੁਸੀਂ ਲਖਣੇ ਤੋਂ ਰਹਿ, ਤੁਸੀਂ ਅਨੰਤ ਅੰਤ ਤੋਂ ਰਹਿਤ ਹੋ ਜੀ। ਅਚੁੱਤ ਅਭੈ ਸ੍ਰੀ ਭਗਵੰਤਾ। ਇਹ ਸੋਭਾ ਵਾਲੇ ਭਗਵੰਤ ਖੱਟ ਪਗਾ ਸੰਬੰਧ, ਤੁਸੀਂ ਅਚੁੱਤ ਅਗਿੜ ਅਟਲ ਹੋ, ਤੁਸੀਂ ਮਾਰਾ ਅਖੈ ਅਵੈ ਅਵਨਾਸ਼ੀ ਰੋਸ਼ ਨਾਸ ਤੋਂ ਰਹਿਤ ਹੋ ਜੀ। ਸਤ ਅਨੂਪ ਅਨੂਪ ਅਲੇਖਾ। ਮਾਰਾ ਤਿੰਨਾਂ ਸਮਿਆਂ ਵਿੱਚ ਬਾਧ ਨਹੀਂ ਹੁੰਦੇ, ਨਾਸ ਨਹੀਂ ਹੁੰਦੇ, ਇਸ ਕਰਕੇ ਸਤ ਸਰੂਪ ਹੋ, ਰੂਪ ਤੋਂ ਰਹਿ ਤੋ, ਉਪਮਾ ਤੋਂ ਰਹਿਤ ਹੋ, ਲੇਖੇ ਤੋ ਰਹਿਤ ਹੋ। ਨਿਤਯ ਅਭੂਤ ਅਛੂਤ ਅਲੇਖਾ। ਤੁਸੀਂ ਰਹਿਣ ਵਾਲੇ ਹੋ, ਭੂਤ ਅਸ਼ਚਰਜ ਰੂਪ ਹੋ, ਅਸ਼ੋ ਰੂਪ ਪਵਿੱਤਰ, ਸਾਰਿਆਂ ਭੇਖਾਂ ਤੋਂ ਰਹਿਤ ਹੋ ਜੀ। ਅਕਰਮ ਅਪਰਮ ਅਦਵੈਤ ਅਨਾਸਾ। ਕਰਮਾਂ ਤੋਂ ਰਹਿਤ, ਪਰਮਾਂ ਤੋਂ ਰਹਿਤ, ਅਵੈਤ ਰੂਪ ਤੇ ਨਾਸ ਤੋਂ ਰਹਿਤ ਹੋ ਜੀ। ਅਭੈ ਅਨਾਦੀ ਸੁਤੇ ਪ੍ਰਕਾਸ਼ਾ। ਤੋਂ ਰਹਿਤ, ਆਤੋਂ ਰਹਿਤ, ਸੁਤੇ ਸਦ ਆਪਣੇ ਆਪ ਤੋਂ ਪ੍ਰਕਾਸ਼ਵਾਨ ਹੋ ਜੀ। ਰੇਖ ਨ ਰੰਗ ਨ ਮੋਹ ਨ ਮਾਇਆ। ਹਮਾਰਾ ਜਿਵੇਂ ਉਹ ਮੱਛ ਕੱਛ ਦੀ ਰੇਖ ਹੁੰਦੀ ਹੈ ਹੱਥਾਂ ਤੇ, ਉਹ ਨਹੀਂ ਹੈ, ਤੁਹਾਡੇ ਕੋਈ ਰੇਖ ਨਹੀਂ ਹੈ, ਕੋਈ ਰੰਗ ਨਹੀਂ ਹੈ, ਗੁਰ ਸ਼ਿਆਮ ਆਦਿਕ, ਹੋਰ ਤੁਹਾਨੂੰ ਮਾਇਆ ਦਾ ਵੀ ਕੋਈ ਮੋਹ ਆਦਿਕ ਹੈ ਨਹੀਂ ਹੈ। ਅਜੈ ਅਜਨਮਾ ਅਜਰ ਅਜਾਇਆ। ਤੁਸੀਂ ਜਿੱਤਣ ਤੋਂ ਰਹਿ ਤੋ, ਜਨਮ ਤੋਂ ਰਹਿ ਤੋ, ਵੱਡੇਪੇ ਤੋਂ ਰਹਿ ਤੋ, ਅਜਾਇਆ ਇਸਤਰੀ ਤੇ ਪੈਦਾ ਹੋਣ ਤੋਂ ਰਹਿਤ ਹੋ ਸਭ ਤੈ ਦੂਰ ਸਭਨ ਅਤ ਪਾਸਾ ਮਹਾਰਾਜ ਸਾਰਿਆਂ ਤੋਂ ਦੂਰ ਵੀ ਹੋ ਸਾਰਿਆਂ ਦੇ ਬਿਲਕੁਲ ਨੇੜੇ ਵੀ ਹੋ ਆਪਣਾ ਆਪ ਵੀ ਉਹ ਨੇੜੇ ਹੋ ਸਦਾ ਅਲੇਪ ਸਰਬ ਮਹਿ ਬਾਸਾ ਸਾਰਿਆਂ ਤੋਂ ਅਲੇਪ ਨਲੇਪ ਸਾਰਿਆਂ ਵਿੱਚ ਤੁਹਾਡਾ ਵਨਵਾਸ ਹੈ ਨਿਤ ਨੇਤ ਨਿਤ ਅਪਰ ਅਪਾਰਾ ਤਾਂ ਬੇਅੰਤ ਬੇਅੰਤ ਤੋਂ ਪ੍ਰਕਿਰਤੀ ਆਦਿ ਤੋਂ ਵੀ ਪਰੇ ਹੋਣ ਕਰਕੇ ਅਪਰ ਅਪਾਰ ਹੀ ਹੋ ਜੀ ਸਹਸਰ ਨਾਮ ਅਸ ਬਦਨ ਉਚਾਰਾ ਵੇ ਬ੍ਰਹਮ ਨੇ ਹਜ਼ਾਰਾਂ ਨਾਮ ਪਰਮੇਸ਼ਰ ਦੇ ਮੁਖੋਂ ਉਚਾਰਨ ਕੀਤੇ ਤੇ ਛਿਨ ਨਭ ਬਾਨੀ ਪੁਨ ਹੋਈ ਉਸ ਸਮੇਂ ਫਿਰ ਆਕਾਸ਼ ਵਿੱਚੋਂ ਕਹਿੰਦੇ ਬ੍ਰਹਮਾ ਨੂੰ ਬਚਨ ਬਾਣੀ ਹੋਇਆ ਮੇਘ ਗਰਜ ਮਧੁਰੀ ਜੋ ਸੋਈ ਕਹਿੰਦੇ ਬੱਦਲ ਗਾਈਦਾ ਹੁੰਦਾ ਮਿੱਠੀ ਮਿੱਠੀ ਆਵਾਜ਼ ਜੀ ਹੋਈ ਬ੍ਰਹਮਾ ਨੂੰ ਦੋਹਰਾ ਤਪ ਕਰ ਤਪ ਕਰ ਤਪ ਕਰ ਹੋ ਇਹ ਵੀ ਬ੍ਰਹਮਾ ਤੂੰ ਤਕੜਾ ਹੋ ਕੇ ਤਪ ਕਰ ਤਪ ਕਰ ਵੀ ਤਪ ਕਰ ਤਕੜਾ ਹੋ ਕੇ ਕਹਿਓ ਬਾਰ ਇਓ ਤੀਨ ਕਹਿੰਦੇ ਆਕਾਸ਼ ਬਾਣੀ ਦੁਆਰਾ ਪਰਮੇਸ਼ਰ ਨੇ ਤਿੰਨ ਵਾਰੀ ਕਿਹਾ ਵੀ ਤਪ ਕਰ ਤਕੜਾ ਹੋ ਕੇ ਜਗ ਰਚਨੇ ਕੀ ਸ਼ਕਤ ਹੋਇ ਤੂੰ ਤਪ ਕਰੇਗਾ ਸੰਸਾਰ ਨੂੰ ਰਚਣ ਦੀ ਤੇਰੇ ਅੰਦਰ ਸ਼ਕਤੀ ਹੋਇਆ ਰਚ ਹੋ ਬਹੋਰ ਪ੍ਰਬੀਨ ਵੀ ਸਿਆਣੇ ਤੂੰ ਤਪ ਕਰਕੇ ਸ਼ਕਤੀ ਦੁਆਰਾ ਸੰਸਾਰ ਨੂੰ ਰਚ ਲਈ ਬਣਾ ਦੇ ਚੌਪਈ ਬੈਠ ਕੀ ਤਬ ਤਪ ਤਬ ਚਿਰ ਕਾਲ ਮਹਾਰਾਜ ਕਹਿੰਦੇ ਵੀ ਹੈ ਸੰਤ ਇਉਂ ਆਕਾਸ਼ ਬਾਣੀ ਦੁਆਰਾ ਸੁਣ ਕੇ ਬ੍ਰਹਮਾ ਨੇ ਫਿਰ ਚੌਂਕੜਾ ਮਾਰ ਕੇ ਬੜਾ ਭਾਰੀ ਤਪ ਕੀਤਾ ਪਾਏ ਸ਼ਕਤ ਜਗ ਰਚਿਓ ਵਿਸ਼ਾਲਾ ਤਪ ਦੁਆਰਾ ਸ਼ਕਤੀ ਪਾ ਕੇ ਫਿਰ ਬੜਾ ਭਾਰੀ ਸੰਸਾਰ ਵੱਡਾ ਸਾਰਾ ਸੰਸਾਰ ਰਚਿਆ ਉਸਨੇ ਸ੍ਰੀ ਗੁਰ ਕਹਿ ਸੁਣੋ ਹਰ ਸੰਤ ਇਹ ਮਹਾਰਾਜ ਕਹਿਣ ਲੱਗੇ ਵੀ ਇਹ ਸੰਤੋ ਸੁਣੋ ਇਸ ਬਿਦ ਕੇ ਸ੍ਰੀ ਕਮਲਾ ਕੰਤ ਇਸ ਤਰ੍ਹਾਂ ਦੇ ਪਰਮੇਸ਼ਰ ਵਾਹਿਗੁਰੂ ਮਾਇਆ ਦੇ ਮਾਲਕ ਉਹ ਪੁਸ਼ਕਰ ਰਾਜ ਜਿੱਥੇ ਉਹ ਕਵਲ ਫੁੱਲ ਜਿੱਥੇ ਉਹ ਤਲਾਜਾ ਬਣਿਆ ਇੱਥੇ ਬ੍ਰਹਮਣ ਦਾ ਪੋਤਾ ਪ੍ਰਸਥਾਨ ਸਭ ਤੋਂ ਵੱਡਾ ਬਣਿਆ ਹੋਇਆ ਹੈ ਦੋਹਰਾ ਜਿਹ ਕੋ ਅੰਤ ਨ ਜਾਣੇ ਹੋ ਇਸ ਕਰਕੇ ਵੀ ਜਿਸ ਪਰਮੇਸ਼ਰ ਦਾ ਜਿਹੜਾ ਅੰਤ ਹੈ ਉਹ ਬ੍ਰਹਮਾ ਨਹੀਂ ਜਾਣਿਆ ਹੈ ਰਹਿਓ ਵਿਧਾਤਾ ਦੇਖ ਲਓ ਵਿਧਾਤਾ ਜਿਹੜਾ ਬ੍ਰਹਮਾ ਕਹਿੰਦੇ ਉਹ ਦੇਖਦਾ ਰਿਹਾ ਵੀ ਉਹਦਾ ਅੰਤ ਕਿੱਥੇ ਤੱਕ ਹਮ ਕਲ ਯੁਗ ਕੇ ਮਨ ਚੁਕਿਆ ਇਹ ਸੰਤੋ ਆਪਾਂ ਤਾਂ ਕਲਯੁਗੀ ਜੀਵ ਹੈ ਕਲਯੁਗੀ ਮਨੁੱਖ ਭਲਾ ਕੀ ਹੈ ਲੱਖ ਸਕਈ ਜੋ ਅਲੇਖ ਸਾਰਿਆਂ ਲੇਖਿਆਂ ਤੋਂ ਰਹਿਤ ਪਰਮੇਸ਼ਰ ਨੂੰ ਆਪਾਂ ਵੀ ਜਾਣ ਸਕੀਏ ਚੌਪਈ ਤੇਹ ਕੇ ਸੰਗ ਲੱਗੀ ਮਮ ਪ੍ਰੀਤੀ ਐਸਾ ਜਿਹੜਾ ਮਹਾਨ ਪਰਮੇਸ਼ਰ ਹੈ ਉਹਦੇ ਨਾਲ ਸਾਡੀ ਵੀ ਪ੍ਰੀਤੀ ਡੋਰੀ ਲੱਗੀ ਔਰ ਮੈਂ ਬਸਿਓ ਨਿਰੰਤਰ ਨੀਤੀ ਉਹਦੀ ਪ੍ਰੀਤੀ ਸਾਡੇ ਹਿਰਦੇ ਵਿੱਚ ਇੱਕ ਰਾਸ ਹਮੇਸ਼ਾ ਬਸ ਰਹੀ ਹੈ ਕਰ ਹੈ ਸੇਵ ਜਿਹ ਸਿਵ ਸਨ ਕਾਦਿਕ ਇਸ ਪਰਮੇਸ਼ਰ ਦੀ ਸੇਵਾ ਭਗਤੀ ਸ਼ਿਵ ਜੀ ਬ੍ਰਹਮਾ ਦੇ ਪੁੱਤਰ ਸਨਕ ਸੁਨੰਦਨ ਸਨਾਤਨ ਆਦਿਕ ਵੀ ਕਰਦੇ ਹਨ ਨਿਤ ਨਿਤ ਨਿਤ ਕਹਿ ਬ੍ਰਹਮਾਦਿਕ ਬ੍ਰਹਮਾ ਤੋਂ ਆਦਿ ਲੈ ਕੇ ਸਭ ਜਿਸ ਨੂੰ ਬੇਅੰਤ ਬੇਅੰਤੀ ਕਹਿੰਦੇ ਪ੍ਰਾਣ ਆਧਾਰ ਸੁਖੀ ਮਨ ਮਾਹੀ ਅਸੀਂ ਤਾਂ ਆਪਣੇ ਮਨ ਦੇ ਵਿੱਚ ਉਸ ਪਰਮੇਸ਼ਰ ਨੂੰ ਆਪਣੇ ਪ੍ਰਾਣਾਂ ਦਾ ਸਹਾਰਾ ਬਣਾਇਆ ਅਸ਼ਟ ਪਹਿਰ ਮੈਂ ਵਿਸਰਤ ਨਾਹੀ ਸੰਤੋ ਮੈਨੂੰ ਤਾਂ ਅੱਠੇ ਪਹਿਰ ਪਰਮੇਸ਼ਰ ਭੁੱਲਦਾ ਹੀ ਨਹੀਂ ਸੁਣਤ ਸੰਤ ਚਿਤ ਬਹੁ ਹਰ ਖਾਨੇ ਗੁਰੂ ਮਹਾਰਾਜ ਤੋਂ ਸੁਣ ਕੇ ਜਿਹੜੇ ਸਾਧੂ ਸੰਤ ਆਪਣੇ ਚਿਤ ਵਿੱਚ ਬੜੇ ਖੁਸ਼ ਹੋਏ ਧੰਨ ਧੰਨ ਪੁੰਨ ਧੰਨ ਬਖਾਨੇ ਗੁਰੂ ਨਾਨਕ ਸਾਹਿਬ ਤੁਸੀਂ ਧੰਨ ਹੋ ਹੇ ਗੁਰੂ ਨਾਨਕ ਸਾਹਿਬ ਜੀ ਤੁਸੀਂ ਧੰਨ ਹੋ ਬਾਰ ਬਾਰ ਕਹੀ ਜਾਂਦੇ ਮੁਕਤ ਦਾਨ ਦਾ ਬਚਨ ਤੁਮਾਰੇ ਮੁਕਤੀ ਦਾਨ ਦੇਣ ਵਾਲੇ ਤੁਹਾਡੇ ਮਹਾਰਾ ਮੁਲਕ ਬਚਨ ਹੈ ਇੱਕ ਸੰਸਾ ਉਰ ਔਰ ਹਮਾਰੇ ਮਹਾਰਾ ਗੁਰੂ ਨਾਨਕ ਸਾਹਿਬ ਇੱਕ ਸਾਡੇ ਦੇ ਵਿੱਚ ਹੋਰ ਵੀ ਸੰਸਾ ਹੈ ਕੌਣ ਵਸਤ ਇਹ ਲੋਚਨ ਆਹੀ ਮਹਾਰਾ ਨੇਤਰਾਂ ਦੇ ਵਿੱਚ ਕਿਹੜੀ ਵਸਤੂ ਹੈ ਭਲਾ ਦੇਖਾ ਕੌਣ ਰਹਿਤ ਇਨ ਮਾਹੀ। ਜਿਹੜੇ ਨੇਤਰ ਕੀ ਵਸਤੂ ਹੈ ਤੇ ਇਹਨਾਂ ਨੇਤਰਾਂ ਦੇ ਵਿੱਚ ਕਿਹੜੀ ਵਸਤੂ ਦੇਖਣਾ ਕਰਦੀ? ਕਿਸ ਪ੍ਰਕਾਰ ਜੋ ਸਰਬ ਪਸਾਰਾ, ਕਿਸ ਤਰ੍ਹਾਂ ਜਿਹੜਾ ਇਹ ਸੰਸਾਰ ਦਾ ਸਾਰਾ ਪਸਾਰਾ ਖਲਾਰਾ ਹੈ। ਦੇਖ ਲੇਹ ਜੋ ਕਹੋ ਵਿਚਾਰਾ, ਇਸ ਤਰ੍ਹਾਂ ਵਾ ਜਿਹੜਾ ਮਰਾ ਇਹਨਾਂ ਅੱਖਾਂ ਨਾਲ ਦੇਖ ਲੈਂਦਾ ਉਸ ਪਰਮੇਸ਼ਰ ਦਾ ਵਿਚਾਰ ਦੱਸੋ ਤੁਸੀਂ। ਤੁਮ ਸਮ ਗਿਆਤਾ ਮਿਲ ਹੈ ਨਾ ਆਨੀ, ਤੁਹਾਡੇ ਵਰਗਾ ਮਹਾਰਾਜ ਸਮਝ ਸਮਝਾਉਣ ਵਾਲਾ ਕੋਈ ਹੋਰ ਨਹੀਂ ਸਾਨੂੰ ਮਿਲੇਗਾ। ਸੁਨ ਪਦ ਦੁਤੀਏ ਕਹੇ ਉਹ ਗੁਣ ਖਾਨੀ, ਗੁਰੂ ਮਹਾਰਾਜ ਨੇ ਸਾਧੂਆਂ ਤੋਂ ਸੰਤਾਂ ਤੋਂ ਸੁਣ ਕੇ ਸ਼ਬਦ ਦਾ ਜਿਹੜਾ ਦੂਸਰਾ ਪਦ ਦੂਸਰੀ ਪੌੜੀ ਫਿਰ ਇਉਂ ਕਹਿਣਾ ਕੀਤੀ ਹੈ। ਰਵ ਸਸ ਦੀਪਕ ਜਾ ਕੇ ਤਿਰਭਾਵਨ, ਵੀ ਸੰਤੋ ਚੰਦਰਮਾ ਤੇ ਸੂਰਜ ਜਿਸ ਪਰਮੇਸ਼ਰ ਦੇ ਤਿੰਨਾਂ ਲੋਕਾਂ ਵਿੱਚ ਕਹਿੰਦੇ ਪ੍ਰਕਾਸ਼ ਕਰਨ ਲਈ ਦੀਵੇ ਵਾਂਗ ਬਣਾਏ ਹੈ, ਦੀਵੇ ਕਾਇਮ ਕੀਤੇ ਹੈ। ਏਕਾ ਜੋਤ ਮੁਰਾਰ, ਉਹ ਜਿਹੜਾ ਮੁਰਾਦਿਕ ਨਿਤਾਂ ਨੂੰ ਮਾਰਨ ਵਾਲਾ ਉਸੇ ਦੀ ਇੱਕ ਜਿਹੜੀ ਜੋਤ ਹੈ ਉਸੇ ਦੀ ਰੋਸ਼ਨੀ ਇਹਨਾਂ ਵਿੱਚ। ਗੁਰਮੁਖ ਹੋਏ ਸਵੈਨਿਸ ਨਿਰਮਲ, ਜਿਹੜੇ ਗੁਰਾਂ ਦੁਆਰਾ ਉਪਦੇਸ਼ ਲੈਂਦੇ ਆ ਜਿਹੜੇ ਗੁਰਮੁਖ ਹੁੰਦੇ ਉਹ ਦਿਨ ਰਾਤ ਮੈੜ ਤੋਂ ਰਹਿਤ ਰਹਿੰਦੇ। ਮਨਮੁਖ ਰਹਿਣ ਅੰਧਾਰ, ਗੁਰਮੁਖਾਂ ਦੇ ਅੰਦਰ ਕਹਿੰਦੇ ਅਗਿਆਨ ਦਾ ਹਨੇਰਾ ਬਣਿਆ ਰਹਿੰਦਾ ਹੈ। ਚੌਪਈ ਸੁਣੋ ਸੰਤ ਸ੍ਰੀ ਨਾਨਕ ਕਹਿਹੀ, ਮਹਾਰਾਜ ਕਹਿਣ ਲੱਗੇ ਵੀ ਸੰਤੋ ਸੁਣੋ ਧਿਆਨ ਨਾਲ, ਚੰਦ ਸੂਰਜ ਮਹਿ ਜੋਤ ਜੋ ਇਹੀ, ਚੰਦਰਮਾ ਸੂਰਜ ਦੇ ਅੰਦਰ ਜਿਹੜੀ ਆ ਰੋਸ਼ਨੀ ਹੈ ਚਾਨਣ ਜਿਹਾ ਹੈਗਾ ਦਿਸਿਆ ਹੈ। ਜਿਹ ਤੇ ਜਗ ਮਹਿ ਹੋਤ ਉਜਾਲਾ, ਇਸ ਰੋਸ਼ਨੀ ਕਰਕੇ ਸੰਸਾਰ ਦੇ ਵਿੱਚ ਅੱਗੇ ਨਾ ਰਾਹੀ ਚਾਨਣ ਹੁੰਦਾ। ਸੋ ਈਸ਼ਵਰ ਕੀ ਲਖ ਹੋ ਵਿਸਾਲਾ, ਕਹਿੰਦੇ ਜਿਹੜਾ ਪਰਮੇਸ਼ਰ ਵਾਹਿਗੁਰੂ ਉਸੇ ਦੀ ਰੋਸ਼ਨੀ ਜਾਣੋ ਤੁਸੀਂ। ਦਈ ਜੋਤ ਦੀਪਕ ਜਗ ਕੀਨੇ, ਪਰਮੇਸ਼ਰ ਨੇ ਇਹਨਾਂ ਨੂੰ ਰੋਸ਼ਨੀ ਦਿੱਤੀ ਹੈ ਸੰਸਾਰ ਦੇ ਵਿੱਚ ਚਾਨਣ ਕਰਨੀ ਉਹਨੇ ਦੀਵਿਆਂ ਵਾਂਗੂ ਬਣਾ ਤੇ ਹੈ। ਤਿਹ ਬਿਦ ਜੋਤ ਸਰਬ ਘਟ ਚੀਨੇ, ਇਸ ਤਰ੍ਹਾਂ ਕਹਿੰਦੇ ਸਾਰਿਆਂ ਵਿੱਚ ਉਹਦੀ ਜੋਤ ਹੈ, ਜਾਣ ਲਈ ਇਹ ਸਭ ਮੈਂ ਜੋਰ ਜੋਤ ਹੈ, ਸੋ ਇਹ ਤਿਸ ਕਾ ਚਾਨਣ ਸਭ ਮੈਂ ਚਾਨਣ ਹੋਏ, ਤਿਸ ਤੇ ਨੈਨਨ ਨਦਰੀ ਆਵੇ, ਇਸੇ ਕਰਕੇ ਉਹਦੀ ਜੋਤ ਰੋਸ਼ਨੀ ਕਰਕੇ ਨੇਤਰਾਂ ਵਿੱਚ ਕਹਿੰਦੇ ਨਿਗਾਹ ਹੋ ਜਾਂਦੀ, ਦਿਸਣ ਵਿੱਚ ਹੀ ਆਉਂਦਾ। ਸਭ ਘੱਟ ਪ੍ਰਭ ਕੀ ਜੋਤ ਰਹਾਵੇ, ਸਾਰਿਆਂ ਹਿਰਦਿਆਂ ਸ਼ੀਆਂ ਵਿੱਚ ਪਰਮੇਸ਼ਰ ਦੀ ਜੋਤ ਹੀ ਰਹਿ ਰਹੀ ਹੈ, ਸਦ ਹੋ ਰਹੀ ਹੈ। ਹੋਏ ਜ ਗੁਰਮੁਖ ਜਾਣੈ ਤਬ ਹੀ, ਜਿਹੜੇ ਕੋਈ ਗੁਰਮੁਖ ਹੋ ਜਾਂਦੇ ਆ ਉਹ ਇਸ ਤਰ੍ਹਾਂ ਫਿਰ ਜਾਣਦੇ ਵੀ ਪਰਮੇਸ਼ਰ ਦੀ ਜੋਤ ਹੈ ਸਾਰਿਆਂ ਵਿੱਚ। ਰਮ ਕਰ ਰਹੇ ਹੋ ਰਾਮ ਘੱਟ ਸਭ ਹੀ, ਜਿਹੜਾ ਵਿਆਪਕ ਸਰੂਪ ਪਰਮੇਸ਼ਰ ਸਾਰੇ ਘਟਾਂ ਹਿਰਦਿਆਂ ਸਰੀਰਾਂ ਵਿੱਚ ਵਿਆਪਕ ਹੋ ਰਿਹਾ ਮਿਲ ਰਿਹਾ ਹੈ। ਕਬ ਹੈ ਨ ਮਨਮੁਖ ਮੁਗਧ ਪਛਾਣੈ, ਸੰਤ ਜਿਹੜੇ ਮਨਮੁਖ ਤੇ ਮੂਰਖ ਉਹ ਕਦੇ ਨਹੀਂ ਪਛਾਣਦੇ। ਸਤ ਨਾਮ ਜੇ ਨਹੀਂ ਬਖਾਨੈ, ਮਨਮੁਖ ਮੂਰਖ ਸਤ ਨਾਮ ਵਾਹਿਗੁਰੂ ਕਦੇ ਵੀ ਨਹੀਂ ਕਹਿੰਦੇ ਹਨ। ਮੋਹ ਤਿਮਰ ਮੈਂ ਅੰਧੇ ਸੋਈ, ਜਿਹੜੇ ਮਨਮੁਖ ਮੂਰਖ ਹੈ ਮੋਹ ਰੂਪੀ ਹਨੇਰੇ ਵਿੱਚ ਅੰਨੇ ਹੋਏ ਰਹਿੰਦੇ। ਪ੍ਰਭ ਮਾਰਗ ਨਹਿ ਜਾਣੈ ਓਈ, ਉਸ ਤਰ੍ਹਾਂ ਉਹ ਜਿਹੜੇ ਮਨਮੁਖ ਤੇ ਮੂਰਖ ਹੈ ਪ੍ਰਭੂ ਦਾ ਜਿਹੜਾ ਭਾਉ ਭਗਤੀ ਦਾ ਰਸਤਾ ਗਿਆਨ ਦਾ ਰਸਤਾ ਉਹਨੂੰ ਨਹੀਂ ਜਾਣ ਸਕਦੇ। ਸੁਣ ਕਰ ਸੰਤ ਗਿਰਾ ਪੁਨ ਪ੍ਰਾਹੀ, ਇਸ ਤਰ੍ਹਾਂ ਸੰਤਾਂ ਨੇ ਸਤਿਗੁਰੂ ਤੋਂ ਸੁਣ ਕੇ ਫਿਰ ਵਚਨ ਬਾਣੀ ਕਿਹਾ। ਅੰਧੇ ਭਏ ਨੈਣ ਜਿਨ ਨਾਹੀ, ਜਿਨ੍ਹਾਂ ਦੇ ਅੱਖਾਂ ਨੀ ਨਾ ਹੁੰਦੀਆਂ ਹਨ, ਅੱਖਾਂ ਤੋਂ ਦਿਸਦਾ ਨੀ ਹੁੰਦਾ ਉਹਨਾਂ ਨੂੰ, ਉਹ ਤਾਂ ਅੰਨੇ ਹੋਏ ਹੁੰਦੇ। ਚੰਦ ਸੂਰਜ ਨਹਿ ਦੇਖੈ ਸੋਈ, ਉਹ ਮਹਾਰਾਜ ਜਿਹੜੇ ਅੰਧੇ ਹੁੰਦੇ ਉਹ ਚੰਦਰਮਾ ਸੂਰਜ ਨੂੰ ਦੇਖ ਨਹੀਂ ਸਕਦੇ। ਚੱਖ ਹੋਇਆ ਪਿਖ ਹੈ ਭਲੇ ਸਭ ਕੋਈ, ਇਹਨਾਂ ਦੇ ਨੇਤਰ ਹੁੰਦੇ ਉਹ ਚੰਗੀ ਤਰ੍ਹਾਂ ਸਭ ਕੋਈ ਵੇਖਦੇ। ਤਿਨ ਲੋਚਨ ਕੀ ਜੋਤ ਜੇ ਆਹੀ, ਜਿਹੜੇ ਅੰਨੇ ਹੋ ਗਏ ਉਹਨਾਂ ਨੇ ਨੇਤਰਾਂ ਦੀ ਜਿਹੜੀ ਰੋਸ਼ਨੀ ਹੈਗੀ ਹੈ। ਸੋ ਕਹੀਏ ਸੁਣ ਕਰ ਗੁਰ ਪ੍ਰਾਹੀ, ਮਹਾਰਾਜ ਕਿੱਧਰ ਚਲੀ ਜਾਂਦੀ ਅੰਨਿਆਂ ਦੀ ਰੋਸ਼ਨੀ ਸੁਣ ਕੇ ਮਹਾਰਾਜ ਕਹਿਣ ਲੱਗੇ ਫਿਰ। ਸਿੱਧ ਸਮਾਧ ਕਰ ਹੈ ਨਿਤ ਝਗਰਾ, ਹੈ ਵੀ ਸੰਤੋ ਜਿਹੜੇ ਸਿੱਧ ਸਮਾਧੀਆਂ ਲਾਉਣ ਵਾਲੇ ਉਹ ਹਮੇਸ਼ਾ ਇਹ ਕਰਦੇ ਝਗੜਾ। ਝਗੜਾ ਕਰਦੇ ਦੋਹ ਲੋਚਨ ਕਿਆ ਹੇਰੈ ਦੋਵਾਂ ਅੱਖਾਂ ਦੇ ਵਿੱਚ ਕੌਣ ਬੈਠਾ ਵੇਖਦਾ ਹੈ ਅੰਤਰ ਜੋਤ ਸ਼ਬਦ ਧੁਨ ਜਾਗਦੇ ਜੀ ਅੰਤਰ ਜੋਤ ਇਹਨਾਂ ਅੱਖਾਂ ਦੇ ਅੰਦਰ ਉਸੇ ਦੀ ਜੋਤ ਹੈ ਜਦੋਂ ਸ਼ਬਦ ਦੇ ਵਿੱਚ ਲੱਗ ਜਾਂਦਾ ਹੈ ਫਿਰ ਅੰਦਰੋਂ ਧੁਨੀ ਪ੍ਰਕਾਸ਼ ਦੀ ਹੈ ਸਤਿਗੁਰ ਝਗੜ ਨਿਬੇਰੈ ਸਤਿਗੁਰੂ ਕਹਿੰਦੇ ਉਹ ਜੋਤ ਨੂੰ ਪ੍ਰਗਟ ਕਰਕੇ ਝਗੜਾ ਜਾਂ ਨਿਬੇੜਦੇ ਦੱਸ ਦਿੰਦੇ ਵੀ ਸਾਰਿਆਂ ਵਿੱਚ ਪਰਮੇਸ਼ਰ ਦੀ ਜੋਤ ਬਿਰਾਜਮਾਨ ਹੈ ਚੌਪਈ ਆਗੈ ਸਦਾ ਝਗੜ ਇਹੋ ਭਇਓ ਇਹ ਕਹਿੰਦੇ ਤੁਹਾਤੋਂ ਪਹਿਲਾਂ ਵੀ ਜਿਹੜਾ ਝਗੜਾ ਜਾ ਹੋਇਆ ਸੀ ਸਿੱਧ ਸਾਧ ਸਭ ਹਿੰਨੈ ਕੀਓ ਇੰਨੇ ਸਾਧੂ ਸੰਤਾਂ ਨੇ ਮਿਲ ਕੇ ਇਸ ਤਰ੍ਹਾਂ ਦਾ ਇਹ ਝਗੜਾ ਰਗੜਾ ਜਾ ਕੀਤਾ ਕਤਰਿਆ ਸੀ ਨੇਤਰਨ ਵਿਖੇ ਚਮਕੈ ਪਾਨੀ ਅੱਖਾਂ ਵਿੱਚ ਦੇਖੀਏ ਜਾਂ ਪਾਣੀ ਹੈ ਜਾਂ ਚਮ ਹੈ ਸਭ ਜਾਣਤ ਇਹੋ ਬਾਤ ਨਿਸ਼ਾਨੀ ਸਾਰੇ ਹੀ ਜਾਣਦੇ ਆ ਗੱਲ ਕੋਈ ਲੁਕੀਸ਼ ਵੀ ਨੀ ਅੱਖਾਂ ਵਿੱਚ ਪਾਣੀ ਹੈ ਜਾਂ ਮਾਸਜਾ ਹੈ ਇਨ ਮਹਿ ਦੇਖਤ ਵਸਤ ਸੋ ਕਿਆ ਹੈ ਪਾਣੀ ਵਿੱਚ ਤੇ ਚਮ ਵਿੱਚ ਕਿਹੜੀ ਵਸਤੂ ਦੇਖ ਰਹੀ ਹੈ ਸਭ ਕੁਛ ਆਗੈ ਇਉਹੀ ਝਗੜ ਕਿਆ ਹੈ ਇਸ ਤਰ੍ਹਾਂ ਵੀ ਪਹਿਲਾਂ ਆਪਣਾ ਤੇ ਇਸ ਤਰ੍ਹਾਂ ਦਾ ਪੋਚੀ ਸਦਾ ਸਾਦਾ ਨੇ ਝਗੜਾ ਕੀਤਾ ਸੰਵਾਦ ਕੀਤਾ ਨਹਿ ਜਾਣਿਓ ਇਹ ਰਿਖ ਨੇ ਮਨੀਸ਼ਵਰ ਜਿਹੜੇ ਰਿਖੀਆਂ ਦੇ ਮੁਨੀਆਂ ਦੇ ਈਸ਼ਵਰ ਉਹਨਾਂ ਨੇ ਜਾਣ ਨਹੀਂ ਸਕੇ ਸਿੱਧ ਸਾਧ ਜੇ ਬਹੁਤ ਤਪੀਸ਼ਵਰ ਬੜੇ ਬੜੇ ਸਿੱਧ ਸਾਧੂ ਤੇ ਤਪੀਆਂ ਦੇ ਈਸ਼ਰ ਵੱਡੇ ਤਪੀਏ ਲੋਕ ਵੀ ਜਾਣ ਨਹੀਂ ਸਕੇ ਸਤਿਗੁਰ ਬਿਨਾਂ ਨਾ ਜਾਣਤ ਕੋਈ ਵੀ ਸੰਤੋ ਸਤਿਗੁਰੂ ਤੋਂ ਬਗੈਰ ਵੀ ਅੱਖਾਂ ਵਿੱਚ ਕੌਣ ਵੇਖਦਾ ਹੈ ਉਹ ਸਤਿਗੁਰੂ ਦੱਸਦੇ ਆ ਵੀ ਉਸੇ ਪਰਮੇਸ਼ਰ ਦੀ ਜੋਤ ਹੈ ਜਿਹਦੇ ਨਾਲ ਪ੍ਰਕਾਸ਼ ਸਭ ਕੁਝ ਦਿਸ ਰਿਹਾ ਹੈ ਅੰਤਰ ਵਸਤ ਪਿਖਤ ਹੈ ਜੋਈ ਜਿਹੜੀ ਇਹ ਅੱਖਾਂ ਦੇ ਵਿੱਚ ਬੈਠੀ ਹੋਈ ਵਸਤੂ ਵੇਖਦੀ ਹੈ ਸਤਿਗੁਰੂ ਦੱਸਦੇ ਆ ਤੇ ਦਿਖਾਉਂਦੇ ਉਹ ਜੋਤ ਅੰਤਰ ਉਰ ਕੇ ਜਾਗਤ ਜੋਤੀ ਇਹ ਹਿਰਦੇ ਦੇ ਅੰਦਰ ਵਾਹਿਗੁਰੂ ਦੀ ਜਿਹੜੀ ਜੋਤ ਪ੍ਰਕਾਸ਼ ਰਹੀ ਜਾਗ ਰਹੀ ਤਬ ਅੰਤਰ ਇਸ ਕੇ ਸ਼ੁੱਧ ਹੋਤੀ ਦੇ ਅੰਦਰ ਸਾਰੀ ਖਬਰ ਸਾਰ ਹੁੰਦੀ ਹੈ ਸਤਿਗੁਰ ਸ਼ਬਦ ਕਮਾਵਨ ਕਰਹੀ ਜਿਹੜੇ ਕੋਈ ਸਤਿਗੁਰੂ ਦੇ ਸ਼ਬਦ ਨੂੰ ਕਮਾਉਂਦੇ ਹੈ ਭਾਵ ਸਮਝਦੇ ਹਨ ਪੁਨ ਧੁਨ ਸੁਣ ਹੈ ਦਸਵ ਜੋ ਦਰਹੀ ਦਸਵੇਂ ਦੁਆਰ ਦੇ ਜਦੋਂ ਸੁਰਤ ਚਲੀ ਜਾਂਦੀ ਉੱਥੇ ਆਵਾਜ਼ ਸੁਣੀ ਜਾਂਦੀ ਹੈ ਸ੍ਰੀ ਸਤਿਗੁਰ ਇਹ ਝਗੜ ਨਿਬੇਰੈ ਇਸ ਤਰ੍ਹਾਂ ਦਾ ਵੀ ਅੱਖਾਂ ਵਿੱਚ ਬੈਠਾ ਕੌਣ ਵੇਖ ਰਿਹਾ ਹੈ ਕਿਹਦੀ ਜੋਤ ਹੈ ਵੀ ਇਹ ਸਤਿਗੁਰੂ ਉਪਦੇਸ਼ ਦੇ ਕੇ ਜਿਹੜਾ ਫੈਸਲਾ ਕਰ ਦਿੰਦੇ ਔਰ ਨ ਜਾਣੈ ਕੋ ਨ ਹੇਰੈ ਸਤਿਗੁਰੂ ਤੋਂ ਬਿਨਾਂ ਹੋਰ ਨੀ ਕੋਈ ਜਾਣਦਾ ਤੇ ਨਾ ਕੋਈ ਵੇਖਦਾ ਸਭ ਇੰਦਰੀਆਂ ਕਿਰਿਆ ਜੋ ਕਰਹੀ ਜਿੰਨੀਆਂ ਗਿਆਨ ਇੰਦਰੀਆਂ ਜਾਂ ਕਰਮ ਇੰਦਰੀਆਂ ਆਪੋ ਆਪਣੀ ਕਿਰਿਆ ਕਰ ਰਹੀਆਂ ਹਨ ਅੱਖਾਂ ਵੇਖ ਰਹੀਆਂ ਕੰਨ ਸੁਣ ਰਹੇ ਹੈ ਜ਼ਬਾਨ ਬੋਲ ਰਹੀ ਹੈ ਰਸ ਲੈ ਰਹੀ ਹੈ ਇਸ ਤਰ੍ਹਾਂ ਹੱਥ ਕਿਰਿਆ ਕਰ ਰਹੇ ਹੈ ਪੈਰ ਚੱਲਣ ਦੀ ਕਿਰਿਆ ਕਰ ਰਹੇ ਹਨ ਪਰਮ ਜੋਤ ਕੇ ਹੋਇ ਅਨੁਸਰ ਹੀ ਇਹ ਸਾਰੇ ਪਰਮੇਸ਼ਰ ਦੀ ਜੋਤ ਕਰਕੇ ਸੱਤਾ ਕਰਕੇ ਸਭ ਕੁਛ ਹੋ ਰਿਹਾ ਹੈ ਸੋ ਤੁਮ ਖੋਜੋ ਅੰਤਰ ਦੇਹੀ ਉਹ ਜਿਹੜਾ ਐਸਾ ਪਰਮੇਸ਼ਰ ਹੈ ਤੁਸੀਂ ਆਪਣੇ ਹਿਰਦੇ ਦੇ ਅੰਦਰ ਉਹਦੀ ਖੋਜ ਕਰੋ ਘੱਟ ਹੀ ਖੋਜੋ ਭਾਈ ਪਾਏ ਲੇ ਹੋਗੇ ਸ਼ੁੱਧ ਹੋਇਆ ਜੇਹੀ ਹਾਂ ਜਿਸ ਤਰ੍ਹਾਂ ਦਾ ਵੀ ਪਰਮੇਸ਼ਰ ਹੈ ਜਿਸ ਤਰ੍ਹਾਂ ਪਰਮੇਸ਼ਰ ਦੀ ਜੋਤ ਹੈ ਉਹ ਦੇ ਵਿੱਚ ਖੋਜੋ ਤੁਸੀਂ ਪਾ ਲਓਗੇ ਤੁਹਾਨੂੰ ਪਤਾ ਚੱਲ ਜੇ ਵੀ ਪਰਮੇਸ਼ਰ ਦੀ ਜੋਤ ਇਹੋ ਜਿਹੀ ਮਹਾਨ ਹੈ ਸੁਣ ਕੇ ਸੰਤ ਹਰਖ ਉਰ ਧਰਕੈ ਮਹਾਰਾਜ ਸੁਣ ਕੇ ਜਿੰਨੇ ਸਾਧੂ ਸੰਤ ਸ੍ਰੀ ਦੇ ਵਿੱਚ ਬਹੁਤ ਪ੍ਰਸੰਨਤਾ ਧਾਰ ਕੇ ਉਨ ਬੂਝਨ ਕੀ ਇਹ ਬਚਨ ਉਚਰ ਕੈ ਫਿਰ ਮਹਾਰਾਜ ਨੂੰ ਪੁੱਛ ਲਿਆ ਬਚਨ ਕਹਿ ਕੇ ਏਕ ਓੰਕਾਰ ਪ੍ਰਭੂ ਕਰ ਤਾਰਾ ਜਿਸ ਨੂੰ ਏਕ ਓੰਕਾਰ ਕਹਿੰਦੇ ਜਿਸ ਨੂੰ ਪ੍ਰਭੂ ਕਹਿੰਦੇ ਜਿਸ ਨੂੰ ਕਰਤਾਰ ਵੀ ਆਖ ਦਿੰਦੇ ਕਿਸ ਵਿਦ ਮਿਲ ਹੈ ਜੇ ਹੋਇ ਨਿਸਤਾਰਾ ਮਹਾਰਾਜ ਕਿਸ ਢੰਗ ਨਾਲ ਮਿਲਦਾ ਹੈ ਜੇ ਮਿਲ ਪਵੇ ਤੇ ਨਿਸਤਾਰਾ ਹੋ ਜੇ ਵਿਦਿਆ ਰੂਪ ਸੰਸਾਰ ਤੋਂ ਪਰ ਉਤਾਰਾ ਹੋ ਜਾਏ ਕੌਣ ਯਤਨ ਸੋ ਪਾਇਆ ਜਾਏ ਮਹਾਰਾਜ ਦੱਸੋ ਕਿਹੜੇ ਹੀਲੇ ਦੇ ਨਾਲ ਕਿਹੜੇ ਪ੍ਰਾਪਤ ਭਾਵ ਨਾਲ ਪਾਇਆ ਜਾਂਦਾ ਹੈ। ਸੋ ਸੁਧ ਦੇਹੋ ਹਮਕੋ ਸਮਝਾਈ। ਉਹ ਮਹਾਰਾਜ ਸਾਰੀ ਜਿਹੜੀ ਖਬਰ ਸਾਰ ਜਾਣੂ ਸਾਨੂੰ ਚੰਗੀ ਤਰ੍ਹਾਂ ਸਮਝਾ ਬੁਝਾ ਦੇਹੋ। ਸ੍ਰੀ ਨਾਨਕ ਪੁਨ ਕੀਨ ਅਲਾਵਨ। ਗੁਰੂ ਮਹਾਰਾਜ ਨੇ ਸੁਣ ਕੇ ਫਿਰ ਮੁਖੋ ਬਾਣੀ ਉਚਾਰਨਾ ਕੀਤੀ। ਪੂਰਨ ਕੀਨੋ ਸ਼ਬਦ ਸੁਹਾਵਨ। ਗੁਜਰੀ ਰਾਗ ਵਿੱਚ ਸ਼ਬਦ ਸੀ, ਇਹਦਾ ਚੌਥਾ ਪਦ ਉਚਾਰਨ ਕਰਕੇ ਇਹਨੂੰ ਪੂਰਾ ਕਰ ਦਿੱਤਾ। ਸੁਰ ਨਰ ਨਾਥ ਬੇਅੰਤ ਅਜੋਨੀ। ਮਹਾਰਾਜ ਕਹਿੰਦੇ ਜਿਹੜਾ ਸੁਰਾਂ ਦਾ, ਨਰਾਂ ਦਾ, ਨਾਥਾਂ ਦਾ ਉਹ ਵਾਹਿਗੁਰੂ ਹੈ, ਉਹ ਬੇਅੰਤ ਹੈ, ਅਜੋਨੀ ਆਦਿਕ ਤੋਂ ਰਹਿਤ ਹੈ। ਸੱਚਾ ਮਹਿਲ ਅਪਾਰਾ। ਮਹਾਰਾਜ ਕਹਿੰਦੇ ਜਿਹੜਾ ਮਹਿਲ ਸਰੂਪ ਹੈ, ਸੱਚਾ ਹੈ, ਅਪਰਪਾਰਾ, ਪ੍ਰਕਿਰਤੀ ਤੋਂ ਪਰੇ। ਨਾਨਕ ਸਹਿਜ ਮਿਲੇ ਜਗ ਜੀਵਨ। ਜਗ ਦੇ ਜੀਵਨ ਸਹਿਜ ਗਿਆਨ ਦੁਆਰਾ ਪ੍ਰਾਪਤ ਹੁੰਦੇ ਜਾਂ ਸਹਿਜੇ ਟਿਕਾ ਵਿੱਚ ਮਿਲਦੇ ਹਨ। ਨਦਰ ਕਰਹੁ ਨਿਸਤਾਰਾ। ਮੇਰੇ ਤੇ ਵਾਹਿਗੁਰੂ ਮਿਹਰ ਦੀ ਨਿਗਾਹ ਕਰਦੇ, ਉਹਦਾ ਪਾਰ ਉਤਾਰਾ ਕਰਦੇ, ਬੇਨਤੀਆਂ ਕਰੋ ਵਾਹਿਗੁਰੂ ਮਿਹਰ ਦੀ ਨਿਗਾਹ ਕਰਕੇ ਸਾਡਾ ਪਾਰ ਉਤਾਰਾ ਕਰ ਦੇਈਏ। ਦੋਹਰਾ ਬੇਸੁਮਾਰ ਸੁਰ ਨਰਨ ਪਤ। ਇਹ ਸੰਤੋ ਜਿਹੜਾ ਪਰਮੇਸ਼ਰ ਬੇਹਿਸਾਬ ਹੈ, ਦੇਵਤਿਆਂ ਤੇ ਮਨੁੱਖਾਂ ਦਾ ਮਾਲਕ। ਮੰਦਰ ਜਾਹੇ ਅਪਾਰ। ਜਿਹੜਾ ਰੂਪ ਰੂਪੀ ਜਿਹੜਾ ਮੰਦਰ ਹੈ ਉਹ ਅਪਾਰ ਹੈ, ਪ੍ਰਕਿਰਤੀ ਤੋਂ ਪਰੇ ਹੈ। ਸਹਿਜ ਭਾਏ ਸੋ ਮਿਲਤ ਹੈ। ਜਦੋਂ ਸੁਤੇ ਸਿੱਧੀ ਸਹਿਜ ਅਵਸਥਾ ਦੀ, ਗਿਆਨ ਅਵਸਥਾ ਦੀ, ਫਿਰ ਮਿਲ ਜਾਂਦਾ ਹੈ। ਇਹ ਨਦਰੀ ਨਿਸਤਾਰ। ਉਹਦੀ ਮਿਹਰ ਦੀ ਨਿਗਾਹ ਦੁਆਰਾ ਭਾਰ ਉਤਾਰਾ ਹੋ ਜਾਂਦਾ। ਚੌਪਈ ਸੰਤਨ ਸੁਣ ਕਰ ਬਚ ਇਸ ਭਾਂਤੀ। ਇਸ ਤਰ੍ਹਾਂ ਦੇ ਜਿਹੜੇ ਬਚਨ ਹੈ ਸਾਧੂ ਸੰਤਾਂ ਨੇ ਸਤਿਗੁਰੂ ਪਾਸੋਂ ਸੁਣ ਕੇ, ਨਸਿਓ ਭਰਮ ਉਪਜੀ ਮਨ ਸ਼ਾਂਤੀ। ਜਿਹੜਾ ਭਰਮ ਸੀ ਭੁਲੇਖਾ ਨਾਸ ਹੋ ਗਿਆ, ਮਨ ਵਿੱਚ ਸ਼ਾਂਤੀ ਪੈਦਾ ਹੋ ਗਈ। ਹੱਥ ਜੋੜ ਪਦ ਬੰਦਨ ਕਰਹੀ। ਦੋਵੇਂ ਹੱਥ ਜੋੜ ਜੋੜ ਕੇ ਮਹਾਰਾਜ ਦੇ ਚਰਨਾਂ ਤੇ ਮੱਥੇ ਟੇਕ ਰਹੇ ਮਹਾਤਮਾ। ਬਾਰ ਬਾਰ ਬਹੁ ਬਿਨੈ ਉਚਰਹੀ। ਬਾਰੋਂ ਬਾਰ ਮੁਖੋਂ ਬੇਨਤੀਆਂ ਦੇ ਬਚਨ ਕਹਿੰਦੇ। ਤੁਮ ਪਰਮੇਸ਼ਰ ਕੋ ਅਵਤਾਰਾ। ਮਹਾਰਾ ਹੋਰ ਕਿਹੜਾ ਪਰਮੇਸ਼ਰ, ਤੁਸੀਂ ਪਰਮੇਸ਼ਰ ਦਾ ਅਵਤਾਰ ਆਪ ਹੀ ਹੋ। ਨਰਨ ਉਧਾਰਨ ਕੋ ਤਨ ਧਾਰਾ। ਮਹਾਰਾ ਸਾਡੇ ਵਰਗੇ ਲੋਕਾਂ ਦਾ ਉਧਾਰ ਕਰਨ ਵਾਸਤੇ ਤੁਸੀਂ ਸਰੀਰ ਧਾਰਿਆ ਹੈ। ਹਮਕੋ ਦੂਜੀ ਨਾਹੀ ਥਾਉ। ਸਾਨੂੰ ਤਾਂ ਮਹਾਰਾਜ ਤੋਂ ਬਗੈਰ ਕੋਈ ਹੋਰ ਦੂਜੇ ਥਾਂ ਦਿਸਦੀ ਨਹੀਂ ਹੈ। ਕਰਹੋ ਮੁਕਤ ਦੇ ਆਪਣਾ ਨਾਉ। ਇਸ ਕਰਕੇ ਆਪਣਾ ਮਹਾਰਾਜ ਸ੍ਰੇਸ਼ਟ ਨਾਮ ਬਖਸ਼ ਕੇ ਸਾਨੂੰ ਮੁਕਤੀ ਮੁਕਤ ਕਰ ਦਈਏ, ਸੰਸਾਰ ਦੇ ਚੱਕਰ ਤੋਂ ਕੱਢ ਦਈਏ। ਬਹੁਤ ਦਿਨ ਹਮ ਭਰਮਤ ਜਗ ਫਿਰੇ। ਮਹਾਰਾਜ ਕੀ ਦੱਸੀਏ, ਬਹੁਤੇ ਦਿਨਾਂ ਤੱਕ ਸੰਸਾਰ ਦੇ ਵਿੱਚ ਭਰਮ ਦੇ ਭੜਕਦੇ ਫਿਰੇ। ਆਪ ਨਿਸ਼ਚੇ ਕਰ ਤੁਮ ਗੁਰ ਕਰੇ। ਤਾਂ ਭਰੋਸਾ ਕਰਕੇ ਅਸੀਂ ਤੁਹਾਨੂੰ ਮਹਾਰਾ ਗੁਰੂ ਧਾਰਨ ਕਰ ਲਿਆ ਹੈ। ਸ਼ਰਨ ਭਰੇ ਕੀ ਰਾਖੋ ਸਵਾਮੀ। ਇਹ ਸਵਾਮੀ ਜੀ ਅਸੀਂ ਸ਼ਰਨ ਪਏ, ਸ਼ਰਨ ਪਿਆਂ ਦੀ ਸਾਡੀ ਰੱਖਿਆ ਕਰੋ। ਹਮ ਸਦੀਵ ਤੁਮਰੇ ਅਨੁਗਾਮੀ। ਅਸੀਂ ਮਹਾਰਾ ਤੁਹਾਡੇ ਹਮੇਸ਼ਾ ਅਨੁਸਾਰ ਹੋ ਕੇ ਚੱਲਣ ਵਾਲੇ ਹਾਂ, ਤੁਹਾਡੇ ਅਨੁਸਾਰੀ ਹੋ ਕੇ ਚੱਲਾਂਗੇ ਜੀ। ਮਹਾਰਾਜ ਸਾਨੂੰ ਮੁਕਤ ਕਰ ਦਿਓ, ਸੰਸਾਰ ਤੋਂ ਛਡਾ ਦਿਓ ਜੀ, ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਮੁੱਖੋਂ ਬਚਨ ਕਹੇ। ਉਹ ਜੋ ਬਚਨ ਆਉਣਗੇ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰ ਲਾਂਗਾ। ਸਮਾਂ ਹੋਇਆ, ਇੱਥੇ ਸਮਾਪਤੀ ਹੈ ਜੀ। ਬਹੁ ਦਿਨ ਹਮ ਭਰਮਤ ਜਗ ਫੇਰੇ, ਅਬ ਨਿਸ਼ਚੇ ਕਰ ਤੁਮ ਗੁਰ ਕਰੇ। ਸ਼ਰਨ ਪਰੇ ਕੀ ਰਾਖੋ ਸਵਾਮੀ, ਹਮ ਸਦੀਵ ਤੁਮਰੇ ਅਨੁਗਾਮੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੈ ਸਰਵਮੈ ਦੁਖ ਭੰਜਨ ਗੁਣ ਸਾਰ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਬਵੇਕ, ਹੇ ਅਪਰੰਪਰ